ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪਹਿਲਾ ਲਾਲੋ ਲਾਲ ਉਪਾਇਆ ਲਾਲੋ ਲਾਲ ਦਿਸਨ ਜਿਨ੍ਹਾਂ ਲਾਲੀ ਨੇਤਰ ਮਹਿ ਦੂਜਾ ਨਾ ਜਾਣਨ ਬਿਲਾਵਲ ਮਹੱਲਾ ਪਹਿਲਾ ਲਾਲੋ ਲਾਲ ਉਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਸੋਹਣਾ ਦੀਵਾਨ ਸਜ ਰਿਹਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਕਾਸ਼ ਸੇਵਾ ਉਪਰੰਤ ਗੁਰਬਾਣੀ ਦਾ ਪਾਠ ਅਤੇ ਗੁਰਬਾਣੀ ਦਾ ਕੀਰਤਨ ਹੋਇਆ ਹੈ। ਆਪ ਹਾਜ਼ਰੀਆਂ ਭਰ ਕੇ ਲਾਹਾ ਹਾਸਲ ਕਰ ਰਹੇ ਸੀ। ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਇਤਿਹਾਸ ਰਾਹੀਂ ਪ੍ਰਸੰਗ ਸਰਵਣ ਕਰਕੇ ਵੀ ਲਾਹਾ ਲੈਂਦੇ ਹਾਂ। ਅੱਜ ਵੀ ਲਾਹਾ ਲੈਣ ਲਈ ਸਤਿਗੁਰੂ ਦੇ ਦਰਬਾਰ ਵਿਖੇ ਹਾਜ਼ਰੀਆਂ ਭਰਦੇ ਹੋਏ ਸੰਗਤ ਰੂਪ ਵਿੱਚ ਆਪਾਂ ਜੁੜ ਰਹੇ ਹਾਂ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸਦਾ ਉਸ ਵੇਲੇ ਨਾਂ ਵਿਸ਼ੰਬਰਪੁਰ ਸੀ, ਅੱਜ ਕੱਲ੍ਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਵਤਾਰ ਹੋਣ ਸਮੇਂ ਇਹਦਾ ਨਾਂ ਪਟਨਾ ਸਾਹਿਬ ਕਰਕੇ ਪ੍ਰਸਿੱਧ ਸੀ। ਸੋ ਪਟਨਾ ਸਾਹਿਬ ਗਏ, ਜਿਸ ਤਰ੍ਹਾਂ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਮਰਦਾਨੇ ਦੇ ਅੰਦਰ ਭੁੱਖ ਜਿਹੀ ਲੱਗ ਗਈ ਹੈ ਅਤੇ ਇਸ ਵੇਲੇ ਫਿਰ ਨਿਰਾਸਾ ਜਿਹਾ ਹੋਇਆ, ਖਿਜਿਆ ਹੋਇਆ, ਕਹਿਣ ਲੱਗਿਆ ਮਹਾਰਾਜ ਕੋਈ ਉਜਾੜ ਵਿੱਚ ਨਹੀਂ ਫਿਰਦੇ ਹਾਂ, ਮੈਂ ਤਾਂ ਦੋ ਬਹੁਤ ਤੰਗ ਹਾਂ, ਮਰ ਜਾਵਾਂਗਾ ਇੱਥੇ ਕਿਤੇ। ਗੁਰੂ ਮਹਾਰਾਜ ਕਹਿੰਦੇ ਕੋਈ ਨਾ, ਨਗਰ ਆ ਰਿਹਾ ਹੈ, ਇੱਥੇ ਤੂੰ ਜਾ ਕੇ ਸ਼ਹਿਰ ਵਿੱਚ ਖਾ ਪੀ ਲਵੀ। ਕਹਿੰਦੇ ਅੱਗੇ ਕੰਢ ਪੱਲੇ ਤਾਂ ਕੁਝ ਬੰਨਿਆ ਨਹੀਂ ਹੈ, ਬਾਜ਼ਾਰ ਵਾਲਿਆਂ ਨੇ ਕੀ ਦੇਣਾ ਪੈਸੇ ਵਗੈਰ। ਐਸਾ ਕੁਛ ਸੁਣ ਕੇ ਮਹਾਰਾਜ ਨੇ ਆਪਣਾ ਚੰਦਾ ਅੰਗੂਠਾ ਜਾਂ ਰੇਤੇ ਵਿੱਚ ਮਾਰਿਆ, ਉੱਥੋਂ ਲਾਲ ਕੱਢ ਦਿੱਤਾ। ਕਹਿਣ ਲੱਗੇ ਲੈ ਚੁੱਕ ਲਾ, ਜੇ ਪੱਲੇ ਬੰਨਣਾ ਇਹ ਬੰਨ ਲੈ। ਕਹਿਣ ਲੱਗਿਆ ਜੀ ਇਹ ਪੱਥਰ ਜਾ ਮੈਂ ਕੀ ਕਰਨਾ ਹੈ। ਮਹਾਰਾਜ ਕਹਿੰਦੇ ਨਹੀਂ, ਕੀਮਤੀ ਲਾਲ ਹੈ, ਜੋ ਸ਼ਹਿਰ ਵਿੱਚ ਜਾ ਕੇ ਮੁੱਲ ਪਵੇਗਾ ਫਿਰ ਪਤਾ ਚੱਲੂਗਾ। ਇਸ ਤਰ੍ਹਾਂ ਕਹਿੰਦੇ ਕਹਾਉਂਦੇ ਹੋਏ ਮਹਾਰਾਜ ਸ਼ਹਿਰ ਦੇ ਨੇੜੇ ਆ ਗਏ, ਬਾਹਰ ਬੈਠ ਗਏ। ਮਰਦਾਨਾ ਕਹਿਣ ਲੱਗਿਆ ਮਹਾਰਾਜ ਆ ਜਿਹੜਾ ਪੱਥਰ ਜਿਹਨੂੰ ਲਾਲ ਜਾ ਕਹਿ ਕੇ ਤੁਸੀਂ ਮੈਨੂੰ ਪੱਲੇ ਬਣਾਇਆ, ਹੁਣ ਮੈਂ ਜਾਵਾਂ ਇਹਨੂੰ। ਮਹਾਰਾਜ ਕਹਿੰਦੇ ਹਾਂ, ਕਿਸੇ ਜੌਹਰੀਦਾਰ ਘਰ ਲੱਭ ਕੇ ਉੱਥੋਂ ਇਹਦਾ ਇਹਦਾ ਮੁੱਲ ਪਵਾ। ਮਹਾਰਾਜ ਜੌਹਰੀ ਤਾਂ ਕੋਈ ਲੱਭਿਆ ਨਹੀਂ, ਇੱਕ ਕੋਈ ਦੁਕਾਨਦਾਰ ਲਾਲਾ ਜਿਹਾ ਸੀ, ਉਹਨੂੰ ਪੁੱਛ ਲਿਆ ਵੀ ਆਹ ਕੀਮਤੀ ਲਾਲ ਹੈ ਇਹਦਾ ਕਿੰਨਾ ਕੁ ਮੁੱਲ ਹੈ। ਉਹਨੇ ਤਾਂ ਜੌਹਰੀਆਂ ਨੂੰ ਪਤਾ ਹੁੰਦਾ ਨਾ ਵੀ ਇਹ ਕੀਮਤੀ ਹੈ, ਦੂਜੇ ਤਾਂ ਐਵੇਂ ਪੱਥਰ ਦਾ ਵੱਟਾ ਸਮਝਦੇ ਹੁੰਦੇ ਆ ਵੀ ਜਿਵੇਂ ਬੱਕਰੀ ਦੇ ਤੋਲਣ ਵਾਲੇ ਪਹਿਲਾਂ ਹੁੰਦੇ ਸੀ ਵੱਟੇ ਬੂਟੇ ਜੇ। ਉਹਨੇ ਚੌਕੀਲਾ ਜਿਹਾ ਪੱਥਰ ਵੇਖ ਕੇ ਕਹਿ ਦਿੱਤਾ ਵੀ ਤਿੰਨ ਕੁ ਤਾਂਬੇ ਦੇ ਪੈਸੇ ਦੇ ਦਿੰਦਾ। ਫਿਰ ਮਹਾਰਾਜ ਕੋਲ ਆ ਗਿਆ, ਕਹਿੰਦੇ ਜੀ ਉਹ ਤਾਂ ਜੌਹਰੀ ਤਿੰਨ ਕੁ ਪੈਸੇ ਤਾਂਬਰ ਦੇ ਦਿੰਦੇ। ਮਹਾਰਾਜ ਕਹਿੰਦੇ ਨਹੀਂ, ਉਹਨੂੰ ਪਛਾਣ ਨਹੀਂ, ਤੂੰ ਸਾਲ ਸਰਾਏ ਜੌਹਰੀ ਦਾ ਨਾਮ ਪੁੱਛ ਕੇ ਇੱਥੇ ਜਾ, ਉਹ ਇਹਦਾ ਪੂਰਾ ਪੂਰਾ ਮੁੱਲ ਪਾਏਗਾ। ਜਦੋਂ ਪੁੱਛ ਕੇ ਗਿਆ, ਆਵਾਜ਼ ਮਾਰੀ ਹੈ, ਉਹਦਾ ਦਾਸ ਆਇਆ ਬਾਹਰ, ਕਹਿਣ ਲੱਗਾ ਵੀ ਸੌਦਾ ਵੇਚਣਾ, ਅੰਦਰ ਲੈ ਗਿਆ, ਜਾ ਕੇ ਲਾਲ ਦਿਖਾਇਆ, ਸੁਣ ਕੇ ਦੇਖ ਕੇ ਦੰਗ ਰਹਿ ਗਿਆ। ਸਾਲ ਸਰਾਏ ਅੱਖਰ ਕੋਈ ਲਿਖੇ ਸੀ ਵੀ ਜਿਹੜਾ ਵੀ ਇਹਦਾ ਪਹਿਲੀ ਵਾਰੀ ਜੌਹਰੀ ਦਰਸ਼ਨ ਕਰੇ ਉਹ ਦਰਸ਼ਨੀ ਭੇਟਾ 100 ਰੁਪਈਆ ਮੱਥਾ ਟੇਕ ਕੇ ਉਸ ਸੇਵੜੇ ਦਾਸ ਤੋਂ 100 ਰੁਪਈਆ ਮੰਗਾ ਕੇ ਮਰਦਾਨੇ ਨੂੰ ਦੇ ਦਿੱਤਾ। ਕਹਿੰਦੇ ਵੀ ਇਹ ਤੂੰ ਲੈ ਅਤੇ ਜੇ ਵੇਚਣਾ ਤਾਂ ਗੱਲ ਕਰ, ਇਹ ਤਾਂ ਕੀਮਤੀ ਲਾਲ ਹੈ। ਸੁਣ ਕੇ ਮਰਦਾਨਾ 100 ਰੁਪਈਆ ਲੈ ਕੇ ਆ ਗਿਆ ਅਤੇ ਲਾਲ ਉਹਦੇ ਘਰ ਛੱਡ ਆਇਆ ਹੈ। ਦੱਸਿਆ ਕਹਿੰਦੇ ਮਹਾਰਾਜ ਜਿਹੜਾ ਨਾਂ ਦੱਸਿਆ ਸੀ ਉਹਦਾ ਸੁਭਾਅ ਬੜਾ ਵਧੀਆ ਹੈ, ਉਹਨੇ ਤਾਂ 100 ਰੁਪਈਆ ਮਹਾਰਾਜ ਦੇ ਦਰਸ਼ਨੀ ਭੇਟ ਹੀ ਦੇ ਦਿੱਤੀ ਹੈ। ਮਹਾਰਾਜ ਕਹਿੰਦੇ ਵੇਚਣਾ ਫਿਰ ਲਾਲ? ਕਹਿੰਦਾ ਇਹ ਤਾਂ ਮਹਾਰਾਜ ਤੁਸੀਂ ਦੱਸੋ। ਮਹਾਰਾਜ ਕਹਿੰਦੇ ਲਾਲ ਨਹੀਂ, ਇਹ ਤਾਂ ਪਰਮੇਸ਼ਰ ਦਾ ਨਾਮ ਤੈਨੂੰ ਬਖਸ਼ਿਆ ਹੈ, ਕੀਮਤੀ ਦੱਸ ਵੇਚਣਾ ਨਾਮ? ਸਿਆਣਾ ਸੀ, ਕਹਿਣ ਲੱਗਾ ਨਹੀਂ ਜੀ ਮਹਾਰਾਜ, ਫਿਰ ਤਾਂ ਲੋਕ ਪ੍ਰਲੋਕ ਵਿੱਚ ਸਹਾਈ ਹੁੰਦਾ, ਸੁੱਖ ਦਿੰਦਾ ਹੈ, ਫਿਰ ਨਹੀਂ ਮੈਂ ਵੇਚਣਾ। ਗੁਰੂ ਮਹਾਰਾਜ ਕਹਿੰਦੇ ਮਰਦਾਨੇ ਨਹੀਂ ਵੇਚਣਾ, ਅਤੇ ਫਿਰ ਇਹਨੂੰ 100 ਰੁਪਈਏ ਨੂੰ ਵਾਪਸ ਕਰਕੇ ਆ ਗਿਆ ਅਤੇ ਉਹ ਵਾਪਸ ਨਹੀਂ ਲੈਂਦਾ। ਉਹ ਕਹਿੰਦਾ ਵੀ ਜੇ ਮੈਂ ਵਾਪਸ ਲੈਂਦਾ ਮੇਰਾ ਧਰਮੀ ਇਜਾਨ ਖਤਮ ਹੁੰਦਾ, ਮੈਂ ਧਰਮੀ ਮਾਨ ਨਹੀਂ ਕਦੇ ਖਤੇ ਕਰਾਂਗਾ। ਫਿਰ ਤੁਹਾਡਾ ਰੁਪਈਆ ਇਹਦੇ 'ਤੇ ਲਿਖਿਆ ਜਿਹੜਾ ਵੀ ਜੌਹਰੀ ਦਰਸ਼ਨ ਕਰੇ ਉਹ 100 ਰੁਪਈਆ ਦੀ ਮਿਹਰਬਾਨੀ ਕਰੇ, ਪੂਰਨ ਚਾਰੀ ਕਰੇ। ਇਸ ਕਰਕੇ ਮੈਂ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ ਨਹੀਂ ਵਾਪਸ ਕਰਾਂਗਾ। ਮਰਦਾਨਾ ਫਿਰ ਆਇਆ ਮਹਾਰਾਜ ਕੋਲ। ਮਹਾਰਾਜ ਕਹਿੰਦੇ ਫਿਰ ਆਪਣਾ ਧਰਮ ਨਹੀਂ ਰਹਿੰਦਾ ਜੇ ਆਪਾਂ ਬਿਨਾਂ ਵਜ੍ਹਾ ਕਤੋਂ ਤਾਂ ਲੈਂਦੇ ਹਾਂ ਮੋੜ ਉਹਨਾਂ ਨੂੰ। ਇਸ ਤਰ੍ਹਾਂ ਸਤਕ ਗੇੜੇ ਜਦੋਂ ਕਢਾਏ ਮਰਦਾਨੇ ਨੇ, ਅਖੀਰ ਹੀ ਫਿਰ ਚਾਰਾ ਔਖਾ ਹੋ ਗਿਆ, ਸਿੱਟ ਕੇ ਉਹਦੇ ਘਰ ਆ ਗਿਆ। ਉਹ ਫਿਰ ਵਿਚਾਰਨ ਲੱਗਿਆ ਵੀ ਦੇਖੋ ਜਿਹਨਾਂ ਕੋਲ ਕੀਮਤੀ ਲਾਲ ਹੈ ਉਹਨਾਂ ਨੂੰ ਕੋਈ ਲੋਭ ਲਾਲਚ ਨਹੀਂ ਹੈ, ਨੀ ਮਾਇਆ ਕੌਣ ਛੱਡਦਾ ਅੱਜ ਦੇ ਸਮੇਂ। ਫਿਰ ਉਹ ਦਾਸ ਨੂੰ ਕਿਹਾ ਵੀ ਤੂੰ ਜਾ ਛੇਤੀ ਦੇ ਕੇ ਜਿਹੜੇ ਉਹ ਬਾਹਰ ਆਏ ਉਹਨਾਂ ਨੂੰ ਰੋਗ ਅਤੇ ਮੈਂ ਭੋਜਨ ਲੈ ਕੇ ਆਉਣਾ। ਜਦੋਂ ਇਹ ਭੋਜਨ ਲੈ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਹੈ ਅਤੇ ਰੱਖਿਆ ਹੈ, ਇਹ ਕਹਿਣ ਲੱਗਿਆ ਵੀ ਮਹਾਰਾਜ ਪ੍ਰਸ਼ਾਦ ਛਕੋ ਅਤੇ ਬਾਕੀ ਮਹਾਰਾਜ ਮੈਂ ਆਪਦੇ ਦਰਸ਼ਨ ਕਰਕੇ ਵੀ ਆਸ਼ਚਰਜ ਹੋ ਗਏ ਹਾਂ ਵੀ ਜਿਹੜਾ ਉਹ ਲਾਲ ਤੁਹਾਡੇ ਸੇਵਕ ਨੇ ਮੈਨੂੰ ਜਾ ਕੇ ਦਿਖਾਇਆ ਦਿੱਤਾ ਸੀ, ਉਹ ਅਸਲੀ ਸੀ ਕਿ ਅਸਲੀ ਲਾਲ ਤੁਸੀਂ ਹੋ? ਇਹਨਾਂ ਦੇ ਦਰਸ਼ਨ ਕਰਕੇ ਮੈਂ ਨਿਹਾਲੋ ਨਿਹਾਲ ਹੋ ਰਿਹਾ ਹਾਂ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਵੇਂ ਆਪਣੇ ਮੁਖਾਰ ਬਿੰਦ ਤੋਂ ਇਸ ਸ਼ਬਦ ਰਾਹੀਂ ਸਾਲਸਰਾਈ ਨੂੰ ਦੱਸਿਆ ਵੀ ਇਹ ਸਭ ਕੁਛ ਪਰਮੇਸ਼ਰ ਨੇ ਬਣਾਇਆ ਹੈ, ਅਸੀਂ ਵੀ ਤੂੰ ਵੀ ਬਾਕੀ ਲਾਲ ਵੀ ਸੰਸਾਰ ਰੂਪ ਲਾਲ ਵੀ। ਉਹ ਜਿਵੇਂ ਸ਼ਬਦ ਰਾਹੀਂ ਆਪ ਜੀ ਨੂੰ ਸਾਲਸਰਾਈ ਨੇ ਕੁਝ ਬਚਨ ਕਹੇ ਸੀ, ਉਹ ਬਚਨ ਮਹਾਰਾਜ ਦੇ ਆ ਰਹੇ ਨੇ। ਇੱਥੇ ਕੁ ਆਪਾਂ ਕੱਲ੍ਹ ਸਮਾਂ ਪੂਰਾ ਹੋਣ 'ਤੇ ਪ੍ਰਸੰਗ ਛੱਡ ਦਿੱਤਾ ਸੀ, ਰਹਿੰਦਾ ਪ੍ਰਸੰਗ ਅੱਗੇ ਆ ਰਿਹਾ, ਸੁਣੀਏ ਮਨ ਲਾ ਕੇ। ਬਿਲਾਵਲ ਮਹੱਲਾ ਪਹਿਲਾ, ਲਾਲੋ ਲਾਲ ਉਪਾਇਆ। ਗੁਰੂ ਮਹਾਰਾਜ ਸਾਲਸਰਾਏ ਸਿਓਰੀ ਤੋਂ ਸੁਣ ਕੇ ਬਚਨ ਕਹਿਣ ਲੱਗੇ ਵੀ ਜਿਹੜਾ ਲਾਲੋ ਕੀ ਹੈ, ਲਾਲ ਵਰਗਾ ਅਮੋਲਕ ਵਾਹਿਗੁਰੂ ਹੈ ਨਾ, ਜਿਵੇਂ ਲਾਲ ਚਮਕ ਦਮਕਾ ਮਾਰਦਾ ਹੁੰਦਾ ਹੈ, ਵਾਹਿਗੁਰੂ ਵੀ ਉਹਦਾ ਹੀ ਸਾਰੇ ਪ੍ਰਕਾਸ਼ੇ ਪ੍ਰਕਾਸ਼ ਉਹੀ ਚਮਕ ਦਮਕ ਰਿਹਾ। ਔਰ ਸਾਡੇ ਸਰੀਰ ਦੀ ਜਿਹੜੀ ਚਮਕ ਦਮਕ ਆ ਉਹ ਪਿਆਰੇ ਲਾਲ ਕਰਕੇ ਹੀ ਹੈ, ਜੇ ਅੰਦਰ ਉਹ ਲਾਲ ਵਾਹਿਗੁਰੂ ਨਾ ਹੋਵੇ ਫਿਰ ਤਾਂ ਚਾਰ ਜਣੇ ਚੱਕ ਰਹੇ ਨੂੰ ਅਤੇ ਬੱਗਾ ਫੋਜ ਜਿਹਾ ਹੋ ਜਾਂਦਾ ਹੈ। ਇਹ ਅੰਦਰ ਹੀ ਕਹਿੰਦੇ ਜਿਹੜਾ ਲਾਲ ਬਤ ਵਾਹਿਗੁਰੂ ਉਹ ਚਮਕਾਂ ਦਮਕਾਂ ਮਾਰ ਰਿਹਾ, ਉਹਦੇ ਕਰਕੇ ਸਾਡੀ ਆ ਕਦਰ ਕੀਮਤ ਹੈ ਅੰਦਰ ਲਾਲ ਕਰਕੇ। ਜੇ ਅੰਦਰ ਲਾਲ ਨਾ ਹੋਵੇ ਇਹਨੂੰ ਕੋਈ ਨਹੀਂ, ਫਿਰ ਤਾਂ ਅੱਗੇ ਸਾਲ ਦਿੰਦੇ ਉਦੋਂ ਹੀ ਚੱਕ ਕੇ ਸੁਭਾਅ ਬਣਾ ਦਿੰਦੇ। ਇਹ ਸਰੀਰ ਦੀ ਅੰਦਰ ਲਾਲ ਬੈਠਾ ਵਿਆਰਾ ਮਹਾਰਾਜ ਕਹਿੰਦੇ ਜਿਹੜਾ ਲਾਲ ਵਾਹਿਗੁਰੂ ਹੈ ਨਾ ਅਮੋਲਕ, ਉਹਨੇ ਵੀ ਆਪਣੇ ਤੋਂ ਇਹ ਜਿਹੜਾ ਲਾਲ ਸੰਸਾਰ ਹੈ ਇਹ ਪੈਦਾ ਕੀਤਾ ਹੈ। ਇਹ ਸੰਸਾਰ ਵੀ ਉਹ ਪਰਮੇਸ਼ਰ ਕਰਕੇ ਚਮਕਾ ਦਮਕਾ ਮਾਰ ਰਿਹਾ, ਦਿਸ ਰਿਹਾ ਇੱਧਰ ਉੱਧਰ। ਇਸ ਕਰਕੇ ਜਿਹੜਾ ਲਾਲ ਵਤ ਵਾਹਿਗੁਰੂ ਉਸੇ ਨੇ ਸੰਸਾਰ ਰੂਪੀ ਲਾਲ ਪੈਦਾ ਕੀਤਾ ਹੈ। ਲਾਲੋ ਲਾਲ ਦਿਸਨ, ਲਾਲ ਦਾ ਮਹਿਣਾ ਪਿਆਰਾ ਵੀ ਹੁੰਦਾ ਹੈ, ਇਸ ਕਰਕੇ ਹੱਸ ਪਾਸੇ ਪਿਆਰਾ ਹੀ ਪਿਆਰਾ ਵਾਹਿਗੁਰੂ ਦਿਸ ਰਿਹਾ ਹੈ। ਇੱਧਰ ਪਿਆਰਿਆ ਮਹਾਤਮਾ ਵਿੱਚ ਵੀ ਉਹੀ ਬੈਠਾ ਹੈ ਅਤੇ ਸੰਸਾਰ ਵਿੱਚ ਵੀ ਉਹੀ ਬੈਠਾ ਹੈ, ਉਸ ਹਰ ਪਾਸੇ ਉਹ ਪਿਆਰਾ ਹੀ ਪਿਆਰਾ ਦਿਸ ਰਿਹਾ ਹੈ। ਜਿੰਨਾ ਲਾਲੀ ਨੇਤਰ ਮਹਿ, ਸਾਰਸਰਾਏ ਜਿਨ੍ਹਾਂ ਦੇ ਪ੍ਰਤੱਖ ਨੇਤਰਾਂ ਵਿੱਚ ਮਸਤੀ ਦੀ ਲਾਲੀ ਹੈ ਜਾਂ ਮਨਬਧ ਨੇਤਰਾਂ ਵਿੱਚ ਭਗਤੀ ਦੀ ਲਾਲੀ ਹੈ। ਦੂਜਾ ਨਾ ਜਾਣਨ, ਫਿਰ ਉਹ ਪਿਆਰਾ ਜਿਹੜਾ ਵਾਹਿਗੁਰੂ ਨਾ ਉਹ ਤੋਂ ਬਗੈਰ ਹੋਰ ਨਹੀਂ ਕੋਈ ਦੂਸਰਾ ਜਾਣਦੇ, ਹਰ ਪਾਸੇ ਉਹ ਪਿਆਰਾ ਪਿਆਰਾ ਵਾਹਿਗੁਰੂ ਹੀ ਸਮਝਦੇ ਹਨ ਵੀ ਸੰਸਾਰ ਵਿੱਚ ਵੀ ਉਹੀ ਬੈਠਾ ਹੈ, ਸਾਡੇ ਹਿਰਦਿਆਂ ਵਿੱਚ ਵੀ ਉਹੀ ਬੈਠਾ ਹੈ, ਖੰਡਾ ਬ੍ਰਹਮੰਡਾਂ ਵਿੱਚ ਵੀ ਉਹੀ ਹੈ, ਪੰਜਾਂ ਤੱਤਾਂ ਦੇ ਵਿੱਚ ਵੀ ਉਹੀ, 25 ਪ੍ਰਕਿਰਤੀਆਂ ਵਿੱਚ ਵੀ ਉਹੀ ਹੈ, ਚਲਾਂ ਥਲਾਂ ਧਰਤੀ ਆਕਾਸ਼ਾਂ ਵਿੱਚ ਉਹ ਪਿਆਰਾ ਹੀ ਵਾਹਿਗੁਰੂ ਹੈ। ਇਸ ਕਰਕੇ ਉਹ ਵਾਹਿਗੁਰੂ ਤੋਂ ਬਗੈਰ ਪਿਆਰੇ ਤੋਂ ਬਗੈਰ ਹੋਰ ਨਹੀਂ ਉਹ ਕਿਸੇ ਨੂੰ ਜਾਣਦੇ ਹਨ। ਸੁਣ ਸਾਲਸ ਤੂੰ ਜਵਾਹਰੀ, ਗੁਰੂ ਮਹਾਰਾਜ ਵੀ ਕਹਿੰਦੇ ਇਸ ਲਾਲ ਰਾਏ ਤੂੰ ਜੋਹਰੀ ਹੈ, ਜਵਾਹਰ ਆਦਿਕਾਂ ਦੀ ਪ੍ਰੀਖਿਆ ਕਰਨ ਵਾਲਾ ਹੈ, ਸਾਡੀ ਸਿੱਖਿਆ ਦਾ ਇੱਕ ਬਚਨਾਂ ਨੂੰ ਸੁਣ। ਆਪਣਾ ਲਾਲ ਪਛਾਣ, ਤੇਰਾ ਜਿਹੜਾ ਆਪਣਾ ਅਸਲੀ ਲਾਲ ਹੈ ਨਾ ਉਹ ਆਤਮਾ ਹੈ, ਸ਼ੁੱਧ ਸਰੂਪ ਹੀ ਹੈ, ਉਹਨੂੰ ਤੂੰ ਪਛਾਣ। ਕੂੜੇ ਲਾਲ ਨਗੰਡ ਬਨ, ਬਾਕੀ ਝੂਠੇ ਜਿਹੜੇ ਲਾਲ ਹੈ ਕੀਮਤੀ ਪੱਥਰ ਜੇ ਇਹਨਾਂ ਐਵੇਂ ਪੱਲੇ ਬੰਨੀ ਰੱਖ। ਜੈ ਭੱਲੇ ਸਿਆਣ, ਜਿਹੜਾ ਅਸਲੀ ਤੇਰਾ ਆਪਣਾ ਆਤਮਾ ਰੂਪੀ ਲਾਲ ਹੈ ਉਸਨੂੰ ਚੰਗੀ ਤਰ੍ਹਾਂ ਵੀ ਤੂੰ ਸਜਾਣ ਲੈ, ਜਾਣ ਲੈ, ਸਮਝ ਲੈ। ਰਹਾਓ ਕੰਕਰ ਪੱਥਰ ਮੇਲ ਕੈ, ਕੀ ਆ ਜਿਹੜੇ ਪੱਥਰ ਦੀਆਂ ਕੰਕਰੀਆਂ ਜੀਆਂ, ਟੁੱਟੇ ਜੇ ਪੱਥਰ ਹੈ, ਡਿੱਕਰੀਆਂ ਜੀਆਂ, ਰੋੜੀਆਂ ਜੀ, ਇਹਨਾਂ ਨੂੰ ਮੇਰ ਕੀ ਇਕੱਠਿਆਂ ਕਰਕੇ। ਨਾਓ ਸਦਾਇਓ ਸ਼ਾਹ, ਆਪਣਾ ਨਾਮ ਵੀ ਮੈਂ ਸਾਲਸਰਾਏ ਸ਼ਾਹੂਕਾਰ, ਮੈਂ ਵੀ ਜੋਹਰੀ ਹੈ, ਇਹ ਨਾਮ ਜਗ ਨੂੰ ਕਹਿੰਦੇ ਰਹਾ ਲਿਆ ਸਦਾ ਲਿਆ ਆਪਣਾ ਬਿਨ ਸਤਿਗੁਰ ਪੂਰੇ ਅੰਧ ਹੈ ਪੂਰੇ ਸਤਿਗੁਰੂ ਦੇ ਉਪਦੇਸ਼ ਲੈ ਤੋਂ ਬਗੈਰ ਤਾਂ ਅਗਿਆਨ ਦਾ ਹਨੇਰਾ ਹੀ ਬਣਿਆ ਰਹਿੰਦਾ ਹੈ ਮੂਲ ਨ ਬੂਝੈ ਰਾਹੁ ਜਿਹੜਾ ਅਸਲੀ ਭਾਉ ਭਗਤੀ ਦਾ ਰਸਤਾ ਗਿਆਨ ਦਾ ਰਸਤਾ ਹੈ ਜਿਹਦੇ ਰਾਹੀਂ ਵਾਹਿਗੁਰੂ ਤੱਕ ਪਹੁੰਚ ਹੁੰਦੀ ਹੈ ਉਹ ਨੀ ਕਹਿੰਦੇ ਸਮਝ ਵਿੱਚ ਆਉਂਦਾ ਹੈ ਮੇਰਾ ਮੇਰਾ ਕਰ ਸਮਝਿਓ ਇਹ ਮੇਰਾ ਪਦਾਰਥ ਹੈ ਮੇਰਾ ਧਨ ਹੈ ਜਾਣ ਕੇ ਜੀਵ ਨੇ ਇਕੱਠਿਆ ਕਰ ਲਿਆ ਹੈ ਰਾਤੀ ਅਤੇ ਡੇ ਰਾਤ ਨੂੰ ਵੀ ਇਕੱਠਾ ਕੀਤਾ ਤੇ ਦਿੰਦੇ ਸਮੇਂ ਵੀ ਇਹੀ ਇਕੱਠਾ ਕੀਤਾ ਧਨ ਪਦਾਰਥ ਕਾਈ ਸਾਖ ਨ ਉਪਜੀਆ ਮਹਾਰਾਜ ਕਹਿੰਦੇ ਸਾਲ ਸਰਾਏ ਕੋਈ ਵੀ ਜਿਹੜੀ ਸਾਕੀ ਖੇਤੀ ਪੈਦਾ ਨਹੀਂ ਹੁੰਦੀ ਉੱਥੇ ਕਲਰ ਗੁੱਠਾ ਮੇ ਜੇ ਕਲਰ ਵਾਲੀ ਧਰਤੀ ਵਿੱਚ ਮੇਹੋ ਕੀ ਮੀਂਹ ਬਰਸ ਜਾਏ ਬੱਦਲ ਬਰਸ ਜਾਏ ਕਲਰਾਠੀ ਧਰਤੀ ਵਿੱਚ ਕਲਰ ਵਾਲੇ ਖੇਤ ਵਿੱਚ ਬੱਦਲ ਬਰਸ ਜਾਏ ਜਿੰਨਾ ਮਰਜ਼ੀ ਉੱਥੇ ਕੋਈ ਖੇਤੀ ਨਹੀਂ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਵੀ ਸਾਲ ਸਰਾਏ ਜਿੰਨਾ ਉਹਦਾ ਹਿਰਦਾ ਰੂਪ ਜਿਹੜਾ ਖੇਤ ਹੈ ਕਲਰਾਠਾ ਹੈ ਉਹ ਜਿਹਨਾਂ ਦੇ ਹਿਰਦੇ ਅੰਦਰ ਸ਼ਰਧਾ ਨਹੀਂ ਹੈ ਨਿਸ਼ਰਧ ਦਾ ਕਲਰ ਪਿਆ ਹੋਇਆ ਉੱਥੇ ਗੁਰੂ ਦੇ ਜਿਹੜਾ ਉਪਦੇਸ਼ ਨੂੰ ਬਾਰਿਸ਼ ਹੈ ਜਿੰਨਾ ਮਰਜ਼ੀ ਵਰਸਦਾ ਜਿੰਨਾ ਮਰਜ਼ੀ ਉਪਦੇਸ਼ ਮਿਲੇ ਉੱਥੇ ਸੋਗਣਾਂ ਦੀ ਜਿਹੜੀ ਖੇਤੀ ਹੈ ਕੋਈ ਪੈਦਾ ਨਹੀਂ ਹੁੰਦੀ ਕੋਈ ਸੋਗਣ ਨਹੀਂ ਪੈਦਾ ਹੁੰਦੇ ਹਨ ਇਸੇ ਤਰ੍ਹਾਂ ਜਿਹੜਾ ਨਾਮ ਜਲ ਹੈ ਉਹ ਵੀ ਉੱਥੇ ਕੰਮ ਨਹੀਂ ਕਰਦਾ ਹੈ ਸੁਣ ਸਾਲਸ ਇਹੋ ਬੇਨਤੀ ਮਹਾਰਾਜ ਕਹਿੰਦੇ ਵੀ ਸਾਲਸ ਰਾਏ ਤੂੰ ਇਹ ਸੁਣ ਪਰਮੇਸ਼ਰ ਅੱਗੇ ਬੇਨਤੀ ਕਰੀਏ ਜੇ ਕਰਮ ਪ੍ਰਾਪਤ ਹੋ ਇਹ ਕਰਕੇ ਵੀ ਨਿਸ਼ਕਾਮ ਕਰਮ ਜਿਹੜੇ ਹੈ ਉਹ ਪ੍ਰਾਪਤ ਹੋ ਜਾਣ ਉਹ ਮਨੁੱਖ ਕਰ ਲਵੇ ਨਾਨਕ ਇੱਕ ਅਰਾਧੀ ਹੈ ਕਹਿੰਦੇ ਇੱਕ ਦਾ ਅਰਾਧਨ ਕਰਦੀ ਰਹੀਏ ਦੁੱਖ ਨਾ ਲਾਗੈ ਕੋਈ ਫਿਰ ਵੀ ਸਾਲ ਸਰਾਈ ਕੋਈ ਦੁੱਖ ਨਹੀਂ ਲੱਗੇਗਾ ਨਹੀਂ ਤਾਂ ਇੱਕ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਮਾਰ ਜਾਂ ਦੂਤ ਇੱਕ ਦੁੱਖ ਰੋਗ ਲੱਗਾ ਤਨਤਾਏ ਵੈਦ ਨਾ ਭੋਲੇ ਦਾਰੂ ਲਾਏ ਜਿਵੇਂ ਉਹ ਅਰਦਾਸ ਵੈਦ ਨੂੰ ਕਿਹਾ ਸੀ ਜਾਂ ਮਹਾਰਾਜ ਨੇ ਕਿਹਾ ਦੁੱਖੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਵੀ ਦੁੱਖਾਂ ਦੀਆਂ ਤਾਂ ਪੰਡਾਂ ਖੁੱਲੀਆਂ ਪਈਆਂ ਹਰ ਪਾਸੇ ਆਹ ਜਿਹਦੇ ਨੂੰ ਪੁੱਛੋ ਉਹ ਮੂੰਹ ਰਾਹੀਂ ਬਸ ਦੁੱਖ ਹੀ ਦੱਸਦਾ ਵੀ ਮੈਂ ਆਹ ਮੈਨੂੰ ਦੁੱਖ ਹੈ ਆਹ ਇਸੇ ਕਰਕੇ ਵੀ ਦੁੱਖ ਹਾਂ ਕਿਸੇ ਦੇ ਮੂੰਹ ਵਿੱਚੋਂ ਪੰਡ ਵਿੱਚੋਂ ਸਰੀਰ ਵਿੱਚੋਂ ਦੇਹੀ ਵਿੱਚੋਂ ਸੁੱਖ ਦੀ ਗੱਲ ਨਹੀਂ ਨਿਕਲਦੀ ਮੈਂ ਸੁਖੀ ਹਾਂ ਇਸ ਕਰਕੇ ਮਹਾਰਾਜ ਕਹਿੰਦੇ ਵੀ ਪਰਮੇਸ਼ਰ ਦਾ ਨਾਮ ਰਾਧੀਏ ਫਿਰ ਕੋਈ ਦੁੱਖ ਨਹੀਂ ਲੱਗੇਗਾ ਫਿਰ ਸਦਾ ਸੁਖੀਏ ਹੋ ਜਾਂਦਾ ਹੈ ਮਨੁੱਖ ਚੌਪਈ ਰਾਖ ਸੰਚ ਲਾਲ ਜੇ ਪਾਸਾ ਬਾਕੀ ਤਾਂ ਵੀ ਸਾਲ ਸਰਾਏ ਜਿਹੜੇ ਕੋਈ ਕੱਚੇ ਜੇ ਲਾਲ ਹੈ ਐਵੇਂ ਨਿਕੰਮੇ ਜੇ ਲਾਲ ਹੈ ਇਹਨਾਂ ਨੂੰ ਇਕੱਠਿਆਂ ਕਰਕੇ ਲਖ ਲੈਂਦੇ ਤੇਰੇ ਵਰਗੇ ਤਿੰਨ ਤੇ ਸਾਰਾ ਨਾ ਏਕੋ ਕਾਜਾ ਇਹਨਾਂ ਨਾਲ ਕੋਈ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਨੂੰ ਕੰਮ ਹੈ ਥੋੜ੍ਹਾ ਸਰ ਜਾਂਦਾ ਹੈ ਰੱਬ ਥੋੜ੍ਹਾ ਮਿਲ ਜਾਂਦਾ ਹੈ ਇਸ ਨਾਲ ਗਿਆਨ ਰੂਪੀ ਜਿਹੜਾ ਕੰਮ ਹੈ ਥੋੜ੍ਹਾ ਹਿਰਦੇ ਨਾਲ ਕੋਈ ਗਿਆਨ ਕਰਕੇ ਬ੍ਰਹਮ ਗਿਆਨੀ ਥੋੜੋ ਬਣ ਜਾਂਦਾ ਇਹਨਾਂ ਲਾਲਾਂ ਇਕੱਠਿਆਂ ਨਾਲ ਨਾਲ ਖਾਣ ਪੀਣ ਮੈਂ ਸੋ ਨਹਿ ਆਵੇ ਬਾਕੀ ਜਿਹੜੇ ਪੱਥਰ ਦੇ ਲਾਲ ਜੇ ਇਹਨਾਂ ਤਾਂ ਖਾਣ ਦੇ ਕੰਮ ਆਉਂਦੇ ਇਹਨਾਂ ਪਾਣੀ ਨੂੰ ਪੀਣ ਦੇ ਕੰਮ ਆਉਂਦੇ ਵੀ ਤੇ ਆ ਵਿਆਹ ਜਾ ਦੇਣੇ ਖਾ ਕੇ ਇਹਨਾਂ ਨਾਲ ਰੱਜ ਆ ਜਾਵੇ ਪੱਟ ਜਾਓ ਸੀਤ ਨਾ ਦੇਹੇ ਹਟਾਵੇ ਹੈ ਕਦੇ ਠੰਡ ਦੀ ਮੌਸਮ ਆ ਜੇ ਤੇ ਕੋਈ ਗਰਮ ਕੱਪੜਾ ਛਪਾ ਲਈਏ ਤੇ ਠੰਡ ਹਟਾ ਇਹ ਪੱਥਰ ਕਹਿੰਦੇ ਜਿਹੜੇ ਲਾਲ ਜੇ ਹੈ ਇਹ ਕੱਪੜਿਆਂ ਵਾਂਗੂ ਠੰਡ ਥੋੜੋ ਹਟਾਉਂਦੇ ਠੰਡ ਥੋੜੋ ਲਾਉਂਦੇ ਹਨ ਪਾਹਨ ਜਾਤ ਸਵੱਛ ਪਿਖ ਰਾਖਤ ਕਹਿੰਦੇ ਚੰਗੀ ਜਿਹੜੀ ਕੋਈ ਸਵੱਛ ਜਾਤੀ ਦਾ ਪੱਥਰ ਜਿਹਾ ਨਾ ਚਿੱਟੇ ਰੰਗ ਦਾ ਪੱਥਰ ਜਿਹਾ ਹੈ ਉਹਨੂੰ ਵੇਖ ਕੇ ਆਪਣੇ ਕੋਲ ਰੱਖ ਲੈਂਦੇ ਆ ਵੀ ਇਹ ਹਾਰ ਹੈ ਜੀ, ਇਹ ਲਾਲ ਹੈ ਜੀ, ਜਵਾਹਰ ਹੈ ਜੀ, ਰਤਨ ਹੈ। ਕਰ ਹੰਕਾਰ ਸ਼ਾਹ ਨਿਜ ਭਾਖਤ, ਇਹਨਾਂ ਪੱਥਰਾਂ ਦਾ ਹੰਕਾਰ ਜਾ ਕਰਕੇ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਵੱਡੇ ਸ਼ਾਹੂਕਾਰ, ਅਸੀਂ ਬੜੇ ਤਕੜੇ ਜੌਹਰੀ ਹਾਂ ਜੀ। ਨਿਜ ਕਰ ਸ੍ਰੀ ਕਰਤਾਰ ਨਾਮ ਸੱਚ ਲਾਲਾ, ਰੂਪ ਦੇ ਵਿੱਚ ਤਾਂ ਬਈ ਸਾਧ ਸਰਾਏ ਸਵਾਏ ਮਾਨ ਕਰਤਾਰ, ਵਾਹਿਗੁਰੂ ਦਾ ਨਾਮ ਜਿਹੜਾ ਉਹ ਅਸਲੀ ਸੱਚਾ ਲਾਲ ਹੈ। ਜੇ ਕੋ ਮਿਲੇ ਸੋਹਤ ਨਿਹਾਲਾ, ਜਿਸ ਨੂੰ ਇਹ ਸੱਚਾ ਨਾਮ ਰੂਪੀ ਲਾਲ ਮਿਲ ਜਾਏ ਉਹ ਨਿਹਾਲੋ ਨਿਹਾਲ ਹੋ ਜਾਂਦਾ ਮਨੁੱਖ। ਦੋਹਰਾ ਲਾਲ ਅਮੋਲਕ ਆਪਣੋ, ਸਾਲ ਸਰਾਏ ਆਪਣਾ ਜਿਹੜਾ ਆਤਮਾ ਰੂਪੀ ਅਮੋਲਕ ਲਾਲ ਹੈ। ਆਤਮ ਪਰਖਿਓ ਨਾ, ਤਾਂ ਤੂੰ ਕਦੇ ਕਹਿੰਦੇ ਪਰਖਿਆ ਹੀ ਨਹੀਂ। ਨਿਜ ਆਨੰਦ ਭੁਲਾਏ ਕੈ, ਆਪਣਾ ਜਿਹੜਾ ਸਰੂਪ ਦਾ ਆਨੰਦ ਹੈ ਨਾ ਉਹਨੂੰ ਭੁਲਾ ਕੇ, ਪਰ ਉਹ ਕਸ਼ਟ ਕੇ ਮਾਰ, ਤਰ੍ਹਾਂ ਤਰ੍ਹਾਂ ਦੇ ਦੁੱਖਾਂ ਦੇ ਵਿੱਚ ਪੈ ਗਿਆ ਹੈ। ਸਾਲਸ ਬੂਝੈ ਕੌਣ ਤੂੰ, ਹਾਂ ਸਾਲਸ ਰਾਏ ਪੁੱਛਣ ਲੱਗਿਆ ਸਤਿਗੁਰਾਂ ਸੇ, ਕਹਿਣ ਮਹਾਰਾ ਤੁਸੀਂ ਕੌਣ ਹੋ ਜੀ, ਕਹਾ ਤੁਮਾਰਾ ਦੇਸ਼, ਮਹਾਰਾ ਜਿਹੜਾ ਰਹਿਣ ਵਾਲਾ ਇਲਾਕਾ ਉਹ ਕੀ ਹੈ, ਕਿੱਥੇ ਤੁਹਾਡਾ, ਕਿਹੜੇ ਇਲਾਕੇ ਵਿੱਚ ਤੁਸੀਂ ਰਹਿੰਦੇ ਹੋ, ਕਹਾ ਜਾਓਗੇ ਸੰਤ ਜੀ, ਆਹੇ ਸੰਤ ਜੀ ਅੱਗੇ ਕਿਹੜੇ ਇਲਾਕੇ ਕਿਹੜੇ ਦੇਸ਼ ਵਿੱਚ ਤੁਸੀਂ ਜਾਓਗੇ, ਕੌਣ ਆਪ ਕੋ ਭੇਸ, ਆਪਦਾ ਜਿਹੜਾ ਭੇਖ ਹੈ ਕਿਹੜੇ ਪੰਥ ਦਾ ਧਾਰਿਆ ਹੋਇਆ, ਕਿਉਂਕਿ ਆਪ ਜੀ ਦਾ ਹੁਣ ਲੰਮਾ ਦਾੜਾ ਸੀ, ਇਸੇ ਤਰ੍ਹਾਂ ਜਿਵੇਂ ਕੋਈ ਬਾਕੀ ਕੋਈ ਕੁਖਾਏ ਭਗਵੇਂ ਜੇ ਕੱਪੜੇ ਪਾਉਂਦੇ ਹੈ ਤੇ ਉਹ ਵੀ ਨਹੀਂ ਪਾਏ ਸੀ, ਜਾਂ ਕੋਈ ਸਵਾਹ ਜੀ ਮਲ ਕੇ ਰੱਖਦੇ ਸਰੀਰ ਤੇ ਉਹ ਵੀ ਸਵਾਹ ਨਹੀਂ ਮਲੀ ਹੋਈ ਸੀ, ਜਾਂ ਜੋਗੀਆਂ ਨੂੰ ਜਿਵੇਂ ਉਹ ਕੰਨ ਜੇ ਪਾੜ ਕੇ ਮੁੰਦਰਾ ਜੀ ਪਾਉਂਦੇ, ਸਿੰਗੀ ਜਾਂ ਬੀਨ ਜੀ ਕੋਲ ਰੱਖਦੇ, ਝੋੜੀ ਜੀ ਰੱਖਦੇ, ਉਹ ਵੀ ਮਹਾਰਾਜ ਕੋਲ ਹੈ ਨਹੀਂ ਸੀ। ਇਸ ਕਰਕੇ ਕਹਿਣ ਲੱਗਿਆ ਮਹਾਰਾਜ ਤੁਹਾਡਾ ਜਿਹੜਾ ਭੇਖ ਕਿਹੜਾ ਹੈ, ਕਿਹੜੇ ਭੇਖ ਦੇ ਤੁਸੀਂ ਸੰਤ ਹੋ ਜੀ, ਚੌਪਈ ਖੱਟ ਦਰਸ਼ਨ ਮੈਂ ਸਭ ਹੀ ਦੇਖਾ, ਜਿਹੜੇ ਜੋਗੀ ਹੈ, ਜੰਗਮ ਹੈ, ਸਰੇਵੜੇ ਹੈ, ਸੰਨਿਆਸੀ ਹੈ, ਦਰਵੇਸ਼ ਹੈ, ਬ੍ਰਾਹਮਣ ਹੈ, ਮੱਥੇ ਤੇ ਤਿਲਕ ਜਾਂ ਟਿੱਕਾ ਜਾਂ ਤੇਰ ਧੋਤੀ ਬੰਨਣ ਵਾਲੇ ਸਾਰੇ ਛੇ ਭਿੱਖਾਂ ਦੇ ਮੈਂ ਸਾਰੇ ਦੇਖੇ, ਸਾਧ ਸੰਤ ਪਾਇਓ ਜਾਏ ਨਾ ਤੁਮਰੋ ਵੇਖਾ, ਤੁਹਾਡਾ ਜਿਹੜਾ ਭੇਖ ਹੈ ਨਾ ਇਹਦੇ ਕਰਕੇ ਤਾਂ ਕੋਈ ਭੇਤ ਨਹੀਂ ਜਾ ਪਾਇਆ ਜਾਂਦਾ ਵੀ ਤੁਸੀਂ ਕਿਹੜੇ ਪੰਥ ਦੇ ਸੰਤ ਹੋ। ਸ੍ਰੀ ਗੁਰ ਸੁਣ ਕਰ ਗਿਰਾ ਉਚਾਰੀ, ਗੁਰੂ ਮਹਾਰਾਜ ਨੇ ਸੁਣ ਕੇ ਇਸ ਤਰ੍ਹਾਂ ਫਿਰ ਬਚਨ ਬਾਣੀ ਕਿਹਾ, ਨਾਮ ਜਾਨ ਨਾਨਕ ਨਿਰੰਕਾਰੀ, ਕਹਿੰਦੇ ਸਾਡਾ ਨਾਮ ਵੀ ਨਿਰੰਕਾਰੀ ਨਾਨਕ ਜਾਣਦਾ ਵੀ ਅਸੀਂ ਨਿਰੰਕਾਰ ਦੇ ਸੇਵਕ ਹਾਂ, ਦਾਸ ਹਾਂ, ਦੇਸ਼ ਹਮਾਰਾ ਏਕੰਕਾਰਾ, ਸਾਡਾ ਜਿਹੜਾ ਰਹਿਣ ਵਾਲਾ ਦੇਸ਼ ਹੈ ਇੱਕ ਓਂਕਾਰ ਦਾ ਹੈ, ਭਾਵ ਪਰਮੇਸ਼ਰ ਦੇ ਦੇਸ਼ ਵਿੱਚ ਜਿੱਥੇ ਪਰਮੇਸ਼ਰ ਰਹਿੰਦਾ ਉੱਥੇ ਅਸੀਂ ਰਹਿੰਦੇ ਹਮੇਸ਼ਾ, ਤਨ ਮਹਿ ਵੇਖ ਤਿਸੀ ਕੋ ਧਾਰਾ, ਸਰੀਰ ਦੇ ਉੱਪਰ ਵੀ ਉਸੇ ਦਾ ਹੀ ਭੇਖ ਧਾਰਿਆ, ਉਸੇ ਦਾ ਲਿਬਾਸ ਧਾਰਿਆ ਵੀ ਜਿਸ ਤਰ੍ਹਾਂ ਦਾ ਉਹਨੇ ਸਰੀਰ ਦਿੱਤਾ ਹੈ, ਰੋਮ ਦਿੱਤੇ ਹੈ, ਉਸ ਤਰ੍ਹਾਂ ਉਹਨੂੰ ਸੰਭਾਲ ਕੇ ਰੱਖਿਆ, ਇਹਨੂੰ ਕੈਂਚੀ ਕੁੰਚੀ ਜਾਂ ਉਸ ਤਰ੍ਹਾਂ ਫਿਰ ਕੇ ਵਿਗਾੜਿਆ ਨਹੀਂ ਭੇਖ ਨੂੰ, ਇਹ ਸਰੀਰ ਨੂੰ ਇਹ ਖਤਮ ਕਰਾ ਨਹੀਂ ਹੋ, ਜਿਹੋ ਜਿਹਾ ਵਾਹਿਗੁਰੂ ਨੇ ਸਰੀਰ ਦਾ ਭੇਖ ਦਿੱਤਾ ਉਹ ਜ ਰੱਖਿਆ, ਸਾਵਰ ਸੂਰਤ ਹਾਂ ਅਸੀਂ, ਸੁਣ ਕਰ ਸਾਲਸ ਇਸ ਵਿਧ ਬਾਣੀ, ਗੁਰੂ ਮਹਾਰਾਜ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਸਾਲਸ ਰਾਏ ਜੌਹਰੀ, ਸ਼ਰਨ ਗਹਿਣ ਕੀ ਮਤ ਠਹਿਰਾਨੀ, ਇਹਨਾਂ ਦੀ ਮੈਂ ਸ਼ਰਨ ਫੜ ਲਵਾਂ, ਸ਼ਰਨ ਪੈ ਜਾਣਾ, ਇਸ ਤਰ੍ਹਾਂ ਦੀ ਸਲਾਹ ਜੀ ਨੇ ਕੀਤੀ ਹੈ, ਟਿਕਾਈ ਹੈ, ਜੇ ਤੁਮ ਏਕੰਕਾਰ ਬਿਲੋਕਾ, ਉਸ ਵੇਲੇ ਕਹਿਣ ਲੱਗਿਆ ਹੇ ਗੁਰੂ ਨਾਨਕ ਸਿੰਘਾਰੀ, ਜੇ ਤੁਸੀਂ ਇੱਕ ਓਂਕਾਰ ਵਾਹਿਗੁਰੂ ਨੂੰ ਤੱਕਿਆ ਹੈ, ਮੁਝ ਦਿਖਾਏ ਕਹਿ ਕਰ ਹੋ ਅਸ਼ੋਕਾ, ਮੈਨੂੰ ਵੀ ਪਰਮੇਸ਼ਰ ਦਿਖਾ ਕੇ ਮਹਾਰਾਜ ਸ਼ੋਕਾਂ ਤੋਂ ਰਹਿਤ ਕਰ ਦਿਓ ਜੀ, ਚਰਨ ਸ਼ਰਨ ਚੱਲ ਕਰ ਅਬ ਆਵਾ, ਕਿਉਂਕਿ ਮੈਂ ਮਹਾਰਾਜ ਤੁਹਾਡੇ ਨਿਰੰਕਾਰੀ ਸੰਤਾਂ ਦੇ ਚਰਨ ਸ਼ਰਨ ਚੱਲ ਕੇ ਹੁਣ ਆ ਗਿਆ ਹਾਂ। ਸੁਣ ਸ੍ਰੀ ਮੁਖ ਤੇ ਸ਼ਬਦ ਅਲਾਵਾ। ਗੁਰੂ ਮਹਾਰਾਜ ਜੀ ਨੇ ਸੁਣ ਕੇ ਤੇ ਸੁਭਾਏ ਮਨ ਮੁਖ ਤੋਂ ਇਸ ਤਰ੍ਹਾਂ ਫਿਰ ਸ਼ਬਦ ਉਚਾਰਨ ਕਰਕੇ ਇਹਨੂੰ ਸਮਝਾਇਆ ਹੈ। ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸਸ ਨਿਰਮਲ ਜਲ। ਮਹਾਰਾਜ ਕਹਿੰਦੇ ਸਾਲ ਸਰਾਏ ਜਿਵੇਂ ਜਿਹੜਾ ਉੱਜਲ ਜਲ ਹੁੰਦਾ ਹੈ ਉਹਦੇ ਵਿੱਚ ਕਵਲ ਫੁੱਲ ਵਲਦਾ ਹੁੰਦਾ ਹੈ। ਪਦਮਨ ਜਾਵਲ ਰੇ ਉਸੇ ਨਿਰਮਲ ਜਲ ਦੇ ਵਿੱਚ ਹੀ ਜਾਵਲ ਕੀ ਜਿਹੜਾ ਜਾਲਾ ਹੈ ਉਹ ਵੀ ਹੁੰਦਾ ਉੱਥੇ ਜਾਲਾ ਹੁੰਦਾ ਭਾਵੇਂ ਉਜਲ ਜਲ ਵਿੱਚ ਉੱਥੇ ਉਜਲ ਕਵਲ ਫੁੱਲ ਖਿੜਿਆ ਹੁੰਦਾ ਹੈ। ਪਦਮਨ ਜਾਵਲ ਜਲ ਰਸ ਸੰਗਤ ਇਸ ਤਰ੍ਹਾਂ ਜਿਹੜਾ ਪਦਮਨ ਕੀ ਹੈ ਕਵਲ ਫੁੱਲ ਹੈ ਉਸਨੂੰ ਵੀ ਜਲਦੀ ਹੀ ਸੰਗਤ ਹੁੰਦੀ ਹੈ ਕਿਉਂਕਿ ਜਲ ਦੇ ਆਸਰੇ ਹੀ ਹੁੰਦਾ ਜਲ ਵਿੱਚ ਹੀ ਪੈਦਾ ਹੋਇਆ ਹੁੰਦਾ ਅਤੇ ਜਾਵਲ ਰਸ ਸੰਗਤ ਰਸ ਨਾਲ ਵੀ ਪਾਣੀ ਦਾ ਜਲ ਲਈ ਹੈ ਅਤੇ ਜਾਲੇ ਨੂੰ ਵੀ ਪਾਣੀ ਦੀ ਸੰਗਤ ਹੈ ਪਾਣੀ ਦੇ ਸਹਾਰੇ ਜਾਲਾ ਹੁੰਦਾ ਹੈ। ਸੰਗ ਦੋਖ ਨਹੀਂ ਰੇ ਪਰ ਫਿਰ ਵੀ ਆਪੋ ਵਿੱਚ ਹੀ ਕਹਿੰਦੇ ਸੰਗ ਹੋਣ ਕਰਕੇ ਉਹ ਇੱਕ ਦੂਸਰੇ ਦਾ ਉਹਨੂੰ ਦੋਖ ਨਹੀਂ ਹੁੰਦਾ ਹੈ। ਜਿਹੜਾ ਕਵਲ ਫੁੱਲ ਹੈ ਉਹਦਾ ਜਾਲੇ ਨਾਲ ਕੋਈ ਸੰਗ ਸੰਬੰਧ ਨਹੀਂ ਹੁੰਦਾ ਉਹਦਾ ਗ੍ਰਹਿਣ ਨਹੀਂ ਕਰਦਾ ਹੈ ਅਤੇ ਜਿਹੜਾ ਜਾਲਾ ਹੈ ਉਹ ਕਵਲ ਤੋਂ ਨਹੀਂ ਕੁਝ ਗ੍ਰਹਿਣ ਕਰਦਾ ਉਹ ਵੀ ਉਹ ਉਜਲ ਹੋਵੇ ਜਾਲੇ ਜਿਹੜਾ ਜਾਲਾ ਹੈ। ਸੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਬਿਮਲ ਮਜਾਰ ਬਸ ਨਿਰਮਲ ਜਾਲ ਹੈ ਵੀ ਜਿਹੜੀ ਉਜਲ ਸਾਰ ਸੰਗਤ ਹੈ ਉੱਥੇ ਉਜਲ ਜਲ ਵਸਦਾ ਹੈ ਨਾਮ ਰੂਪੀ ਜਲ ਦਾ ਨਿਵਾਸ ਹੈ ਸਾਰ ਸੰਗਤ ਰੂਪੀ ਉਹ ਦਰਿਆ ਵਿੱਚ ਨਦੀ ਵਿੱਚ ਅਤੇ ਉੱਥੇ ਜਿਹੜੇ ਕਵਲ ਫੁੱਲ ਵਰਗੇ ਸਾਰ ਮਹਾਤਮਾ ਉਹ ਵੀ ਕਹਿੰਦੇ ਉਹ ਨਾਮ ਜਲ ਦੇ ਆਸਰੇ ਰਹਿੰਦੇ ਸਾਰ ਸੰਗ ਰੂਪੀ ਨਦੀ ਵਿੱਚ ਰਹਿੰਦੇ ਦਰਿਆ ਵਿੱਚ ਰਹਿੰਦੇ ਹੈ ਅਤੇ ਪਦਮਨ ਜਾਵਲ ਰਹੇ ਉੱਥੇ ਕਹਿੰਦੇ ਸਾਰ ਸੰਗਤ ਰੂਪੀ ਜਾਂ ਨਾਮ ਰੂਪੀ ਜਲ ਦੇ ਵਿੱਚ ਜਾਲਾ ਹੁੰਦਾ ਜਿੱਥੇ ਨਾਮ ਹੈ ਉੱਥੇ ਪਦਾਰਥ ਵੀ ਬਹੁਤ ਹੁੰਦੇ ਹੈ ਉਹ ਸ਼ਗਨ ਛਕਾਉਣ ਵਾਲੇ ਵੀ ਖੁੱਲ੍ਹੇ ਗੱਪੇ ਹੁੰਦੇ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਜਿੱਥੇ ਉਹ ਨਾਮ ਜਲ ਹੈ ਉਹਦੇ ਆਸਰੇ ਰਹਿਣ ਵਾਲੇ ਕਵਲ ਫੁੱਲ ਵੰਗ ਸੰਤ ਮਹਾਤਮਾ ਵੀ ਖਿੜੇ ਰਹਿੰਦੇ ਹੈ ਨਾਮ ਦੇ ਆਸਰੇ ਨਾਮ ਦੇ ਆਸਰੇ ਪਦਾਰਥ ਹੈ ਨਦੀ ਬਹੁਤ ਹੁੰਦੀ ਹੈ। ਪਦਮਨ ਜਾਵਲ ਜਲ ਰਸ ਸੰਗਤ ਐਵੇਂ ਸਾਰ ਰਾਏ ਫਿਰ ਕਹਿੰਦੇ ਪਦਮਨ ਜਾਵਲ ਸੰਗਤ ਜਿਹੜਾ ਪਦਮਨ ਕੀ ਕੌਲ ਫੁਲਵਤ ਸੰਤ ਮਹਾਤਮਾ ਉਹਨਾਂ ਨੂੰ ਵੀ ਨਾਮ ਰੂਪੀ ਜਲ ਦੀ ਸੰਗਤ ਹੈ ਅਤੇ ਜਿਹੜਾ ਪਦਾਰਥਾਂ ਰੂਪੀ ਜਾਲਾ ਹੈ ਉਸਨੂੰ ਵੀ ਨਾਮ ਦੀ ਸੰਗਤ ਨਾਮ ਦੇ ਆਸਰੇ ਪਦਾਰਥ ਰਹਿੰਦੇ ਆ ਤਰ੍ਹਾਂ ਤਰ੍ਹਾਂ ਦੇ ਸੰਗ ਦੋਖ ਨਹੀਂ ਰੇ ਪਰ ਇੱਕ ਦੂਸਰੇ ਨੂੰ ਕਹਿੰਦੇ ਸੰਗ ਕਰਕੇ ਨਾਲ ਹੋਣੇ ਕਰਕੇ ਕੋਈ ਦੋਖ ਨਹੀਂ ਹੈ ਇੱਕ ਦੂਸਰੇ ਦਾ ਉਹ ਗੁਣ ਅਤੇ ਔਗੁਣ ਗ੍ਰਹਿਣ ਨਹੀਂ ਕਰਦੇ ਹੈ ਭਾਵ ਜਿਹੜੇ ਮਹਾਤਮਾ ਪਦਾਰਥਾਂ ਰੂਪੀ ਜਲ ਨਾਮ ਰੂਪੀ ਜਲ ਦੇ ਆਸਰੇ ਕਿੰਨਾ ਪਦਾਰਥਾਂ ਰੂਪੀ ਉਹ ਜਾਲਾ ਹੋਵੇ ਉਹ ਪਦਾਰਥਾਂ ਨੂੰ ਨਹੀਂ ਤ੍ਰਿਜੀਤ ਦੇ ਬਹੁਤੇ ਪਦਾਰਥ ਨਹੀਂ ਖਾਂਦੇ ਹਨ ਇਹਦੇ ਵਿੱਚ ਹੀ ਫਸੇ ਰਹਿਣ ਅਤੇ ਇਸੇ ਤਰ੍ਹਾਂ ਜਿਹੜੇ ਕੋਈ ਆਪਣੇ ਉੱਥੇ ਰਹਿਣ ਵਾਲੇ ਡੱਡੂ ਹੈ ਮਨਮੁਖਾਂ ਵਰਗੇ ਮਨਮੁੱਖ ਲੋਕ ਡੱਡੂਆਂ ਵਰਗੇ ਹੈ ਕਹਿੰਦੇ ਉਹ ਕਵਲ ਫੁੱਲ ਦੀ ਸਾਰ ਨਹੀਂ ਜਾਣਦੇ ਸੰਤ ਮਹਾਤਮਾ ਦੀ ਇਸ ਤਰ੍ਹਾਂ ਜਿਹੜਾ ਕੋਈ ਪਦਾਰਥਾਂ ਰੂਪੀ ਜਾਲਾ ਹੈ ਉਹਨੂੰ ਛਕਦੇ ਹਨ ਪਦਾਰਥਾਂ ਵਿੱਚ ਹੀ ਪ੍ਰਵਿਰਤ ਹੋਏ ਰਹਿੰਦੇ ਹਨ। ਦਾਦਰ ਤੂੰ ਕਬ ਹੈ ਨ ਜਾਣਸ ਰੇ ਮਹਾਰਾਜ ਕਹਿੰਦੇ ਹੇ ਵੀ ਡੱਡੂ ਤੂੰ ਕਦੇ ਕਹਿੰਦੇ ਜਿਹੜਾ ਨਾਮ ਜਲ ਦੇ ਵਿੱਚ ਨਾਮ ਜਲ ਦੇ ਆਸਰੇ ਖਿੜਿਆ ਕਵਲ ਫੁੱਲ ਵਾਂਗੂ ਕਵਲ ਫੁੱਲ ਜਿਹੜਾ ਖਿੜਿਆ ਉਹਨੂੰ ਤੂੰ ਜਾਣਦਾ ਹੀ ਨਹੀਂ ਉਹਦੀ ਕਦਰ ਕੀਮਤ ਨੂੰ ਇਸ ਤਰ੍ਹਾਂ ਇਹ ਮਨਮੁੱਖ ਡੱਡੂ ਵਾਂਗ ਤੂੰ ਕਦੇ ਜਾਣਦਾ ਨਹੀਂ ਹੈ ਵੀ ਸੰਤ ਮਹਾਤਮਾ ਰੂਪੀ ਜਿਹੜੇ ਕਵਲ ਵਾਂਗ ਖਿੜੇ ਹੋਏ ਹੈ ਨਾਮ ਜਲ ਦੇ ਆਸਰੇ ਪਖਸ ਸਿਬਾਲ ਵਸਸ ਨਿਰਮਲ ਜਲ ਕਹਿੰਦੇ ਤੂੰ ਵੀ ਨਾਮ ਜਲ ਨਿਰਮਲ ਵਿੱਚ ਵਸਦਾ ਹੋਇਆ ਮਨਮੁਖ ਡੁੱਬੂ ਪਦਾਰਥਾਂ ਰੂਪੀ ਜਾਲਾ ਹੀ ਖਾਈ ਜਾਂਦਾ ਹਮੇਸ਼ਾ। ਅੰਮ੍ਰਿਤ ਨਾ ਲਖ ਸਰੇ, ਜਿਹੜਾ ਅੰਮ੍ਰਿਤ ਵਾਂਗ ਆਨੰਦ ਹੈ ਨਾ ਸਾਧ ਸੰਗਤ ਦੇ ਵਿੱਚ, ਉਹਨੂੰ ਤੂੰ ਲਖਦਾ ਹੀ ਨਹੀਂ, ਜਾਣਦਾ ਹੀ ਨਹੀਂ। ਨਾਮ ਅੰਮ੍ਰਿਤ ਜਿਹੜਾ ਹੈ ਉਹ ਤੂੰ ਲੈਂਦਾ ਹੀ ਨਹੀਂ, ਨਾਮ ਦਾ ਆਨੰਦ ਤੂੰ ਮਾਣਦਾ ਹੀ ਨਹੀਂ। ਮਨਮੁਖ ਡੂ ਰਹਾਉ ਬਸ ਜਲ ਨਿਤ ਨਵਸਤ ਅਲੀ ਅਲ, ਮਹਾਰਾਜ ਕਹਿੰਦੇ ਵੇਖ ਬਸ ਜਲ ਨਿਤ, ਜਿਹੜੇ ਕਵਲ ਫੁੱਲ ਹੈ ਉਹ ਹਮੇਸ਼ਾ ਜਲ ਵਿੱਚ ਹੀ ਵਸਦੇ ਹੈ, ਇਹ ਜਾਲਾ ਵੀ ਕਵਲ ਫੁੱਲ ਵਿੱਚ ਹੀ ਵਸਦਾ, ਪਾਣੀ ਵਿੱਚ ਹੀ ਵਸਦਾ ਹੁੰਦਾ, ਪਾਣੀ ਵਿੱਚ ਹੀ ਰਹਿੰਦਾ। ਅਤੇ ਇਸੇ ਤਰ੍ਹਾਂ ਵਸ ਜਲ ਨਿਤ ਨਾ ਵਸ ਰਹੇ ਮਨਮੁਖ ਡੱਡੂ, ਤੂੰ ਵੀ ਜਿੱਥੇ ਨਾਮ ਜਲ ਹੈ ਉੱਥੇ ਰਹਿੰਦਾ, ਜਿੱਥੇ ਨਾਮ ਦਾ ਜਾਪ ਹੁੰਦਾ ਉੱਥੇ ਇਹ ਮਨਮੁਖ ਡੱਡੂ ਤੂੰ ਰਹਿੰਦਾ ਹੈ, ਪਰ ਤੂੰ ਲਾਭ ਨਹੀਂ ਰਿਹਾ, ਜਾਲਾ ਖਾ ਰਿਹਾ। ਅਤੇ ਜਿਹੜਾ ਕਵਲ ਫਤ ਮਹਾਤਮਾ ਵਰ ਖੜੇ ਹੈ ਉਹਨਾਂ ਦੀ ਸੰਗਤ ਰੂਪ ਰੂਪ ਜਿਹੜੀ ਤੂੰ ਭਾਵ ਭਗਤੀ ਦੀ ਖੁਸ਼ਬੂ ਨਹੀਂ ਗ੍ਰਹਿਣ ਕਰ ਰਿਹਾ ਹੈ, ਅਤੇ ਵੇਖ ਤੂੰ ਨਿਤਾ ਪ੍ਰਤੀ ਜਲ ਵਸਦਾ, ਨਾਮ ਦੇ ਜਿੱਥੇ ਨਾਮ ਦਾ ਹੈ ਪ੍ਰਭਾਵ ਉੱਥੇ ਤੂੰ ਰਹਿੰਦਾ। ਮਨਮੁਖ ਡੱਡੂ ਨਾ ਬਸਤ ਅਲੀ ਅਲ, ਪਰ ਜਿਹੜੇ ਅਲੀ ਕੀ ਹੈ ਭੋਰੀ ਹੈ, ਅਲ ਕੀ ਹੈ ਭੋਰਾ ਹੈ, ਉਹ ਪਾਣੀ ਵਿੱਚ ਨਹੀਂ ਵਸਦੇ ਹਨ, ਭੋਰੀ ਤੇ ਭੋਰਾ ਪਾਸੇ ਵਸਦੇ ਹਨ। ਮੇਰ ਚਚਾ ਗੁਣ ਰੇ, ਮੇਰ ਚਚਾ ਗੁਣ ਰੇ, ਮੇਰ ਕੀ ਉਪਰੋਂ ਆ ਕੇ ਉਹਨਾਂ ਜਿਹੜੇ ਕਹਿੰਦੇ ਉਹ ਕਵਲ ਫੁੱਲ ਹੈ ਨਾ ਪਾਣੀ ਵਿੱਚ ਖੇੜੇ, ਉਹਨੂੰ ਚਾਗੁਣ ਗਏ, ਉਹਨਾਂ ਦਾ ਜਿਹੜਾ ਰਸ ਜਾ ਉਹ ਚਾਗੁਣ ਕੀ ਚੂਸ ਲੈਂਦੇ, ਚੁਗ ਲੈਂਦੇ ਹਨ ਮੋਰ ਉਪਰੋਂ ਆ ਕੇ ਪੁਨਾ। ਇਸ ਤਰ੍ਹਾਂ ਮਨਮੁਖ ਤੂੰ ਵੀ ਇਹ ਨਾਮ ਜਲਦੇ ਆਸਰੇ ਰਹਿੰਦਾ, ਪਰ ਉੱਥੋਂ ਜਿਹੜੇ ਕੋਈ ਕਵਲ ਫਤਮਾ ਮਹਾਤਮਾ ਉਹਨਾਂ ਤੋਂ ਉਪਦੇਸ਼ ਲੈਣ ਰੂਪ ਜਾਂ ਭਾਵ ਭਗਤੀ ਦੀ ਸੁਗੰਧੀ ਤੂੰ ਨਹੀਂ ਲੈਂਦਾ, ਕੋਈ ਚੰਗੀ ਸਿੱਖਿਆ ਨਹੀਂ ਗ੍ਰਹਿਣ ਕਰਦਾ ਹੈ, ਸਗੋਂ ਜਿਹੜੇ ਭੋਰੇ ਅਤੇ ਭੋਰੀਆਂ ਵਾਂਗ ਜਗਿਆਸੂ ਅਤੇ ਜਗਿਆਸਣਾ ਹਨ ਉਹ ਮਿਹਰ ਕੀ ਉੱਪਰੋਂ ਆ ਕੇ ਪਾਸੇ ਤੋਂ ਆ ਕੇ ਉਹ ਮਹਾਤਮਾ ਜਿਹੜੇ ਕਵਲ ਫਤ ਬਿਖੜੇ ਹੈ ਜਿਨ੍ਹਾਂ ਦੇ ਕੋਲ ਭਾਵ ਭਗਤੀ ਦੀ ਖੁਸ਼ਬੂ ਹੈ, ਮਕਰੰਦ ਹੈ, ਉਹਨੂੰ ਪੁਨਾ ਉਹ ਕਹਿੰਦੇ ਚਾਗੁਣਗੇ, ਚੁਗ ਲੈਂਦੇ ਆ, ਗ੍ਰਹਿਣ ਕਰ ਲੈਂਦੇ ਉੱਪਰੋਂ ਆ ਕੇ ਜਿਹੜੇ ਜਗਿਆਸੂ ਅਤੇ ਜਗਿਆਸਣਾ ਭਾਵ ਸਤਸੰਗੀ ਅਤੇ ਸਤਸੰਗਣਾ ਉੱਪਰੋਂ ਆ ਕੇ ਉਹ ਕਵਲ ਫਤਵਤ ਜਿਹੜੇ ਮਹਾਤਮਾ ਉਹਨਾਂ ਕੋਲੋਂ ਭਾਵ ਭਗਤੀ ਦੀ ਖੁਸ਼ਬੂ ਗ੍ਰਹਿਣ ਕਰ ਲੈਂਦੇ, ਸਿੱਖਿਆ ਲੈ ਲੈਂਦੇ ਹਨ। ਚੰਦ ਕੁਮੁਦਨੀ ਦੂਰ ਨਿਵਸਿਸ, ਹੋਰ ਦੱਸਦੇ ਆ ਵੀ ਜਿਹੜੀ ਚੰਦ ਨੂੰ ਦੇਖ ਕੇ ਜਿਹੜੀ ਕੁਮੁੰਦਨੀ ਹੈ ਕਹਿੰਦੇ ਦੂਰੇ ਹੀ ਨਿਵਸਿਸ ਕੀ ਹੈ, ਨਿਵ ਜਾਂਦੀ ਝੁਕ ਜਾਂਦੀ ਹੈ ਅਨਭਉ ਕਾਰਨ ਰੇ, ਇਹਦੇ ਵਿੱਚ ਕਹਿੰਦੇ ਇੱਕ ਅਨਭਉ ਹਿਰਦੇ ਦੇ ਅਨਭਉ ਦਾ ਕਾਰਨ ਹੈ, ਤਾਤ ਪਰ ਜੈ ਮਤਵਲ ਹੈ ਵੀ ਭਾਵੇਂ ਉਹ ਦੂਰ ਹੈ ਜਿਹੜੀ ਕਮੁੰਦਨੀ ਹੈ ਉਹ ਪਾਣੀ ਵਿੱਚ ਖਿੜੀ ਹੁੰਦੀ ਹੈ, ਕਵੀ ਉਹਨੂੰ ਕਮੁੰਦਨੀ ਵੀ ਕਹਿ ਦਿੰਦੇ, ਕਮੀ ਵੀ ਕਹਿ ਦਿੰਦੇ ਹੈ ਵੀ ਪਾਣੀ ਵਿੱਚ ਕਿਤੇ ਦੂਰ ਖਿੜੀ ਕਮੀ ਹੁੰਦੀ ਹੈ, ਪਰ ਜਦੋਂ ਚੰਦਰਮਾ ਚੜ੍ਹਦਾ ਉਹ ਦੂਰੋਂ ਹੀ ਦੇਖ ਕੇ ਕਹਿੰਦੇ ਨਿਮ ਜਾਂਦੀ ਖਿੜ ਜਾਂਦੀ ਹੈ ਚੰਦਰਮਾ ਨੂੰ, ਇਹਦੇ ਵਿੱਚ ਕਹਿੰਦੇ ਕੋਈ ਦੂਰਤਾ ਦਾ ਨਹੀਂ, ਇਹਦੇ ਹਿਰਦੇ ਦੇ ਵਿੱਚ ਅਨੁਭਵ ਦਾ ਕਾਰਨ ਹੈ, ਹਿਰਦੇ ਦਾ ਕਹਿੰਦੇ ਅਸਲੀ ਕਾਰਨ ਹੈ, ਪ੍ਰਯੋਜਨ ਹੈ ਸਬਬ ਹੈ। ਅੰਮ੍ਰਿਤ ਖੰਡ ਦੂਧ ਮਦ ਸੰਚਸ, ਜਿਹੜਾ ਮਨਮੁਖ ਪੁਰਸ਼ ਹੈ ਉਹ ਤਾਂ ਤੁੰਮੇ ਦੇ ਸਦਰਸ ਹੈ, ਜੇ ਤੁੰਮੇ ਦੇ ਜੜ ਦੇ ਵਿੱਚ ਕਹਿੰਦੇ ਅੰਮ੍ਰਿਤ ਵੀ ਸਿੰਜ ਦਈਏ, ਅਤੇ ਇਸ ਅੰਮ੍ਰਿਤ ਸੰਚਸ ਅੰਮ੍ਰਿਤ ਵੀ ਸਿੰਜ ਦਈਏ, ਅੰਮ੍ਰਿਤ ਪਾ ਦਈਏ ਤੁੰਮੇ ਦੀ ਜੜ ਵਿੱਚ, ਅਤੇ ਖੰਡ ਘੋਲ ਕੇ ਫਿਰ ਤੁੰਮੇ ਨੂੰ ਸਿੰਜ ਦਈਏ ਉਹ ਵੀ ਜੜ ਵਿੱਚ ਪਾਈਏ, ਅਤੇ ਦੁੱਧ ਵੀ ਅਤੇ ਮਧ ਕੀ ਜਿਹੜਾ ਸਹਿਤ ਹੈ ਇਹ ਵੀ ਸਿੰਜ ਦਈਏ। ਤੁੰਮੇ ਦੀ ਜਿਹੜੀ ਬੇਲ ਹੈ ਨਾ ਉਹਦੀਆਂ ਜੜ੍ਹਾਂ ਵਿੱਚ ਅੰਮ੍ਰਿਤ ਪਾ ਦਈਏ, ਖੰਡ ਪਾ ਦਈਏ, ਦੁੱਧ ਪਾ ਦਈਏ, ਸ਼ਹਿਦ ਵੀ ਪਾ ਦਈਏ। ਤੂੰ ਬਨ ਚਾਤੁਰ ਰੇ, ਤੂੰ ਨਾ ਚਾਤੁਰ ਰੇ, ਤੂੰ ਜਿਹੜਾ ਜਿਹੜਾ ਤੂੰਬਾ ਉਹ ਕਿਤੇ ਮਿੱਠਾ ਨਹੀਂ ਹੁੰਦਾ ਹੈ, ਉਹ ਕੌੜਾ ਹੀ ਲੱਗਦਾ ਹੈ। ਇਸੇ ਨਾ ਉਹਦੇ ਵਿੱਚ ਚਾਹ ਅਤਰ ਰਹੇ, ਕਹਿੰਦੇ ਅਤਰ ਪੈਂਦਾ, ਅਤਰ ਵਾਂਗੂ ਕੋਈ ਖੁਸ਼ਬੋਈ ਭਰਦੀ ਹੈ ਤੂੰਬੇ ਵਿੱਚ, ਤੂੰਬੇ ਵਿੱਚ। ਇਸੇ ਤਰ੍ਹਾਂ ਕਹਿੰਦੇ ਜਿਹੜਾ ਮਨਮੁਖ ਪੁਰਸ਼ ਹੈ ਉਹ ਵੀ ਕਹਿੰਦੇ ਕੌੜੀ ਉਹ ਤੁਮੇ ਵਰਗਾ ਹੈ। ਜੇ ਉਹਨੂੰ ਅੰਮ੍ਰਿਤ ਖੰਡ ਅੰਮ੍ਰਿਤ ਵੱਲ ਜਿਹੜੇ ਗਿਆਨ ਦੇ ਬਚਨ ਸੁਣਾਉਣਾ ਕਰੀਏ, ਰੱਬ ਦੇ ਗਿਆਨ ਦੇ ਸੁਣਾਉਣਾ ਕਰੀਏ, ਸਿੰਜਣਾ ਹੈ ਇਹ ਸੁਣਾਉਣੇ। ਖੰਡ ਵਾਂਗ ਹੈ ਭਗਤੀ ਦੇ ਬਚਨ ਅਤੇ ਦੁੱਧ ਵਾਂਗ ਹੈ ਨਿਸ਼ਕਾਮ ਕਰਮਾਂ ਦੇ ਬਚਨ, ਸ਼ਹਿਦ ਵਾਂਗ ਵੱਠੇ ਮਿੱਠੇ ਪਿਆਰੇ ਬਚਨ ਸੁਣਾਈਏ ਉਸਨੂੰ। ਤੂੰ ਬਿਨਾਂ ਚਾਤਰ ਜਿਹੜਾ ਇਹ ਤੁੰਮੇ ਵਰਗਾ ਜਾਂ ਕੌੜੇ ਤੁੰਮੇ ਵਰਗਾ ਹੈ, ਤੂੰਬੇ ਵਰਗਾ ਹੈ। ਇੱਕ ਤਾਂ ਨਾ ਮਿੱਠੇ ਤੂੰਬੇ ਹੁੰਦੇ, ਇੱਕ ਕੌੜੇ ਤੂੰਬੇ ਵੀ ਹੁੰਦੇ ਹੈ। ਵੇਲਾਂ ਜਿਹੀਆਂ ਹੁੰਦੀਆਂ ਉਹ ਲੱਗਦੇ ਤੂੰਬੇ ਤੂੰਬੀਆਂ ਹੁੰਦੀਆਂ ਪਰ ਕੌੜੀਆਂ ਹੁੰਦੀਆਂ, ਇੱਕ ਮਿੱਠੇ ਤੂੰਬੇ ਤੂੰਬੀਆਂ ਹੁੰਦੀਆਂ, ਉਹਨਾਂ ਦੀ ਸਬਜ਼ੀ ਬਣ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਉਹ ਤੂੰ ਨਾ ਤੂੰਬੇ ਦਾ ਵੀ ਹੈ ਅਤੇ ਤੂੰਬੇ ਦਾ ਵੀ ਹੈ। ਤੂੰਬਾ ਜਿਹੜਾ ਹੈ ਕੌੜਾ ਉਹ ਕਹਿੰਦੇ ਪੁਨਾ ਉਹ ਮਿੱਠਾ ਨਹੀਂ ਹੁੰਦਾ ਅਤੇ ਅਤਰ ਵਾਂਗੂ ਉਹਦੇ ਵਿੱਚ ਸੁਗੰਧੀ ਨਹੀਂ ਆਉਂਦੀ ਹੈ। ਇਸ ਤਰ੍ਹਾਂ ਜਿਹੜਾ ਮਨਮੁਖ ਪੁਰਸ਼ ਹੈ ਉਹ ਤੁੰਮੇ ਦੇ ਵਰਗਾ ਜਾਂ ਤੂੰਬੇ ਕੌੜੇ ਤੂੰਮੇ ਵਰਗਾ ਹੈ। ਉਹਨੂੰ ਗਿਆਨ ਦੇ ਬਚਨ, ਭਗਤੀ ਦੇ ਬਚਨ, ਨਿਸ਼ਕਾਮ ਕਰਮਾਂ ਦੇ ਬਚਨ, ਦੁੱਧ ਵਾਤ ਅਤੇ ਪ੍ਰੇਮ ਦੇ ਬਚਨ ਸੁਣਾਈਏ। ਉਹ ਕਦੇ ਮਿੱਠਾ ਨਹੀਂ ਹੁੰਦਾ, ਉਹਦੇ ਵਿੱਚ ਕੋਈ ਨਹੀਂ ਭਰਦਾ ਹੈ ਮਿਠਾਸ ਗਿਆਨ ਪਦਾਰਥ। ਉਹਨਾਂ ਭਾਵ ਭਗਤੀ ਦੀ ਸੁਗੰਧੀ ਵੀ ਨਹੀਂ ਭਰਦੀ, ਅਤਰ ਵੰਗ ਮੇ ਸੁਗੰਧੀ ਵਾਲਾ ਭਾਵ ਭਗਤੀ ਵਾਲਾ ਨਹੀਂ ਹੁੰਦਾ ਹੈ। ਆਪਣਾ ਆਪ ਤੂੰ ਕਬ ਹੋ ਨਾ ਛੋੜ। ਇਸੇ ਤਰ੍ਹਾਂ ਆਪਣਾ ਜਿਹੜਾ ਆਪਾ ਕੀ ਅਹੰਕਾਰ ਤੂੰ ਕਦੇ ਛੱਡਦਾ ਹੀ ਨਹੀਂ ਹੈ। ਪਿਸਨ ਪ੍ਰੀਤ ਜਾ ਰੇ, ਜਿਸ ਤਰ੍ਹਾਂ ਪਿਸਨ ਨੂੰ ਚਿੱਚੜਦਾ ਵੀ ਹੁੰਦਾ, ਪਿਸਨ ਨੂੰ ਚੁਗਲਦਾ ਵੀ ਹੁੰਦਾ ਹੈ। ਜਿਵੇਂ ਚਿੱਚੜ ਦੀ ਕਹਿੰਦੇ ਜਿਹੜੀ ਪ੍ਰੀਤੀ ਹੈ ਉਹ ਖੂਨ ਨਾਲ ਹੁੰਦੀ ਹੈ, ਲਹੂ ਪੀਂਦਾ ਲਹੂ ਚੂਸਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਕਹਿੰਦੇ ਜਿਹੜੀ ਗਊ ਹੈ ਅਤੇ ਜਿਹੜਾ ਉੱਥੇ ਉਹ ਚਾਰ ਸਾਧਨ ਹੈ ਇਹ ਉਪਦੇਸ਼ ਹੋ ਰਿਹਾ, ਇਹ ਆਸਨ ਵਾਂਗ ਹੈ ਗਊ ਦੇ ਅਤੇ ਉਹਦੇ ਵਿੱਚ ਜਿਹੜਾ ਨਾਮ ਅੰਮ੍ਰਿਤ ਇਹ ਦੁੱਧ ਵਾਂਗ ਹੈ, ਜਿਹੜਾ ਜਿਹੜਾ ਖੂਨ ਵਾਂਗ ਕੀ ਹੈ ਜਿਹੜੀ ਅਨਿੰਦਿਆ ਚੁਗਲੀ ਹੈ। ਇਸ ਤਰ੍ਹਾਂ ਇਹ ਜਿਹੜਾ ਚਿੱਚੜਾ ਹਮੇਸ਼ਾ ਖੂਨ ਪੀਂਦਾ, ਖੂਨ ਚੂਸਦਾ ਹੈ। ਉਹ ਜਿਹੜੇ ਮਨਮੁਖ ਪੁਰਸ਼ ਹੈ ਨਾ ਚਿੱਚੜ ਵਰਗੇ ਹੈ। ਸਾਧ ਸੰਗਤ ਵਿੱਚ ਵੀ ਸਾਧ ਸੰਗਤ ਗਊ ਕੋਲ ਆ ਕੇ ਸਾਧਨਾ ਰੂਪੀ ਜਿਹੜੇ ਆਸਣ ਉਹਦੇ ਵਿੱਚੋਂ ਜਿਹੜਾ ਨਿਸ਼ਕਾਮ ਕਰਮਾਂ ਦਾ ਦੁੱਧ ਦਾ ਉਪਦੇਸ਼ ਹੋ ਰਿਹਾ ਉਹ ਨਹੀਂ ਗ੍ਰਹਿਣ ਕਰਦੇ, ਦੁੱਧ ਨਹੀਂ ਪੀਂਦੇ, ਨਿਸ਼ਕਾਮ ਕਰਮ ਨਹੀਂ ਕਰਦੇ, ਲਹੂ ਪੀਂਦੇ ਆ, ਨਿੰਦਿਆ ਚੁਗਲੀ ਜਿਹੜਾ ਇਹ ਖੂਨ ਚੂਸਦੇ ਹਨ। ਸੋ ਇਸ ਤਰ੍ਹਾਂ ਉਹਨਾਂ ਦੀ ਜਾਂ ਪਿਸਨ ਰੇ ਜਾਂ ਜਿਵੇਂ ਪਿਸਨ ਨਾਲ ਚੁਗਲਦਾ, ਚੁਗਲੀ ਵਿੱਚ ਹੀ ਪ੍ਰੀਤੀ ਹੁੰਦੀ ਹੈ, ਚਿੱਚੜ ਦੀ ਖੂਨ ਪੀਣ ਵਿੱਚ ਹੀ। ਇਹ ਚਿੱਚੜ ਵਾਂਗ ਜਿਹੜੇ ਕੋਈ ਲੋਕ ਹੈ ਉਹ ਪਦਾਰਥਾਂ ਰੂਪੀ ਖੂਨ ਹੀ ਖਾਂਦੇ ਪੀਂਦੇ ਹਨ। ਪੰਡਿਤ ਸੰਗ ਵਸਹ ਜਨ ਮੂਰਖ, ਇਸ ਤਰ੍ਹਾਂ ਜਿਹੜਾ ਮੂਰਖ ਪੁਰਸ਼ ਹੈ ਭਾਵੇਂ ਕਹਿੰਦੇ ਪੰਡਿਤਾਂ ਦੇ ਸਾਥ ਹੀ ਨਾਲ ਹੀ ਰਹਿੰਦਾ ਹੋਵੇ ਹਮੇਸ਼ਾ। ਆਗਮ ਸਾਸ ਸੁਨੇ, ਉਹਨਾਂ ਪੰਡਿਤਾਂ ਕੋਲੋਂ ਵਿਦਵਾਨਾਂ ਕੋਲੋਂ ਵੇਦਾਂ ਸ਼ਾਸਤਰਾਂ ਦਾ ਸਾਰਾ ਸਿਧਾਂਤ ਸਾਰਾ ਉਪਦੇਸ਼ ਸੁਣ ਵੀ ਲਵੇ ਪਰ ਉਹ ਗ੍ਰਹਿਣ ਨਹੀਂ ਕੋਈ ਕਰਦਾ ਹੁੰਦਾ। ਆਪਣਾ ਆਪ ਤੂੰ ਕਬ ਹੋ ਨਾ ਛੋੜ। ਆਪਣਾ ਆਪਾ ਜਿਹੜਾ ਹੰਕਾਰ ਹੈ ਤੂੰ ਕਦੇ ਛੱਡਦਾ ਨਹੀਂ ਹੈ ਮਨਮੁਖ। ਸਵਾਨ ਪੂਛ ਜਾ ਰੇ, ਤੇਰੀ ਤਾਂ ਮਨਮੁਖ ਪੁਰਸ਼ ਰੀਤੀ ਸਵਾਨ ਦੀ ਪੂਛ ਵਰਗੀ, ਕੁੱਤੇ ਦੀ ਪੂਛ ਵਰਗੀ ਹੈ। ਭਾਵੇਂ 12 ਸਾਲ ਬੰਜਲੀ ਵਿੱਚ ਪਾਈ ਰਹੀ ਹੋ, ਉਸੇ ਤਰ੍ਹਾਂ ਕੱਢੋਗੇ ਤੇ ਬਿੰਗੀ ਦੀ ਬਿੰਗੀ। ਇਸ ਤਰ੍ਹਾਂ ਜਿਹੜਾ ਕੁੱਤੇ ਵਰਗਾ ਪੁਰਸ਼ ਹੈ, ਜੇ 12 ਸਾਲ ਵੀ ਉਹਨੂੰ ਕਹਿੰਦੇ ਬੰਜਰੀ ਵਿੱਚ ਕਹਾਉਣਾ, 12 ਸਾਲ ਉਹਨੂੰ ਸਾਧ ਸੰਗਤ ਵਿੱਚ ਰਹੀਏ, ਵੇਦ ਸ਼ਾਸਤਰ ਸੁਣਾਈਏ ਕਿੰਨਾ ਮਰਜ਼ੀ, ਪਰ ਉਹਦੀ ਜਿਹੜੀ ਮਨ ਦੀ ਬਿਰਤੀ ਰੂਪੀ ਪੂਛ ਆ ਬਿੰਗੀ ਰਹਿੰਦੀ ਹੈ, ਟੇਢੀ ਰਹਿੰਦੀ ਹੈ। ਉਹ ਤਿੰਨਾਂ ਗੁਣਾ ਸਹਿਤ ਹੀ ਉਹ ਤਿੰਨ ਬਲ ਜੇ ਪੈ ਰਹਿੰਦੇ ਹਨ। ਇੱਕ ਪਾਖੰਡੀ ਨਾਮ ਨਰਚ ਹੈ, ਮਹਾਰਾਜ ਕਹਿੰਦੇ ਕੈਸੇ ਪਖੰਡੀ ਹੈ, ਸਾਧ ਸਿੰਘ ਵਿੱਚ ਵਿੱਚ ਆ ਕੇ ਨਾਮ ਵਿੱਚ ਨੀ ਰਚਦੇ, ਨਾਮ ਵਿੱਚ ਨੀ ਲੀਨ ਹੁੰਦੇ। ਇੱਕ ਹਰ ਹਰ ਚਰਨੀ ਦੇ, ਇੱਕ ਕਹਿੰਦੇ ਸਾਧ ਸਿੰਘ ਵਿੱਚ ਆ ਕੇ ਵਾਹਿਗੁਰੂ ਦੀ ਚਰਨ ਛਰਨ ਵਿੱਚ ਪੈ ਰਹਿੰਦੇ ਗੁਰਮੁਖ। ਜਿਹੜੇ ਪਖੰਡੀ ਹੈ ਸਾਧ ਸੰਗਤ ਵਿੱਚ ਆ ਕੇ ਵੀ ਉੱਥੇ ਵੀ ਉਹ ਪਖੰਡ ਕਰੀ ਜਾਂਦੇ ਆ, ਸੁਣਨਾ ਸੁਣਨਾ ਕੋਈ ਨਹੀਂ, ਐਵੇਂ ਦਿਖਾਵਾ ਕਰਨਾ ਵੀ ਸਿਰ ਹਿਲਾਉਣਾ ਵੀ ਅਗਲਾ ਕੋਈ ਵੀ ਉਹਨੂੰ ਬਹੁਤ ਸਮਝ ਆਉਂਦੀ ਹੈ। ਪੂਰਬ ਲਿਖਿਆ ਪਾਵਸ ਨਾਨਕ, ਗੁਰੂ ਮਹਾਰਾਜ ਕਹਿੰਦੇ ਵੀ ਸਾਧ ਸਰਾਏ ਪਿਛਲਾ ਕੋਈ ਐਸਾ ਮਾੜਾ ਲਿਖਿਆ ਕਰਮ, ਇਸ ਕਰਕੇ ਉੱਥੇ ਕੋਈ ਲਾਭ ਨਹੀਂ ਪਾਉਂਦੇ ਹਨ। ਰਸਨਾ ਨਾਮ ਜਪ ਰੇ, ਇਸ ਕਰਕੇ ਸਾਧ ਸੰਗਤ ਵਿੱਚ ਨਿਰਛਲ ਨਿਸ਼ਕਮਟ ਹੋ ਕੇ ਸ਼ਰਧਾ ਧਾਰ ਕੇ ਰਸਨਾ ਨਾਹੀ ਨਾਮ ਜਪਣਾ ਚਾਹੀਦਾ, ਫੇਰ ਹੀ ਲਾਭ ਹੁੰਦਾ ਹੈ ਉੱਥੋਂ। ਦੋਹਰਾ ਅਰਥ ਸਹਿਤ ਸੁਣ ਸ਼ਬਦ ਕੋ, ਗੁਰੂ ਮਹਾਰਾਜ ਨੇ ਜਿੱਥੇ ਸ਼ਬਦ ਪੜ੍ਹ ਕੇ ਸੁਣਾਇਆ ਉੱਥੇ ਨਾਲ ਇਹਦੇ ਅਰਥ ਵੀ ਸੁਣਾਏ, ਇਸ ਨੂੰ ਅਰਥਾਂ ਸਹਿਤ ਹੀ ਸ਼ਬਦ ਸੁਣ ਕੇ ਭਇਓ ਦੀਨ ਮਨ ਸੋਏ, ਮਨ ਦੇ ਵਿੱਚ ਬਹੁਤ ਹੀ ਦੀਨ ਹੋ ਗਿਆ। ਭਾਵ ਮਹਾਰਾਜ ਨੇ ਸਮਝਾਇਆ ਵੀ ਤੂੰ ਠੀਕ ਹੈ, ਸਾਧ ਸੰਗਤ ਕਰਦਾ ਅਤੇ ਹੁਣ ਵੀ ਕੀਤੀ ਹੈ, ਅਤੇ ਜਿਹੜਾ ਅਰਦਾਸ ਹੈ ਤੇਰਾ ਇਹ ਵੀ ਸੰਗਤ ਕਰ ਰਿਹਾ ਸਾਡੇ ਕੋਲ ਬੈਠਾ, ਪਰ ਇਹਦੇ 'ਤੇ ਅਸਰ ਹੋ ਜਾਣਾ, ਜਿਵੇਂ ਡੱਡੂ 'ਤੇ ਕੋਈ ਅਸਰ ਨਹੀਂ ਹੁੰਦਾ, ਉਹ ਜਾਲਾ ਹੀ ਖਾਂਦਾ ਹੈ। ਤੂੰ ਪਦਾਰਥਵਾਦੀ ਹੈ, ਪਦਾਰਥਾਂ ਵਿੱਚ ਫਸਿਆ ਹੋਇਆ, ਤੇਰੇ 'ਤੇ ਕੋਈ ਕੌਲ ਫਲਵਤ ਮਹਾਤਮਾ ਉਹਨਾਂ ਦਾ ਅਸਰ ਨਹੀਂ, ਕੋਈ ਭਾਵ ਭਗਤੀ ਸੁਗੰਧੀ ਤੂੰ ਨਹੀਂ ਗ੍ਰਹਿਣ ਕਰ ਰਿਹਾ ਹੈ। ਨਿਜ ਕੀਜੈ ਉਪਦੇਸ਼ ਮੁਜ, ਮਹਾਰਾਜ ਤੋਂ ਇਸ ਤਰ੍ਹਾਂ ਇਹ ਸ਼ਬਦ ਅਰਥ ਸੁਣ ਕੇ ਮਨ ਵਿੱਚ ਬਹੁਤ ਦੀਨ ਹੋਇਆ ਹੈ, ਫਿਰ ਕਹਿਣ ਲੱਗਿਆ ਮਹਾਰਾਜ ਮੈਨੂੰ ਆਪਣਾ ਉਪਦੇਸ਼ ਬਖਸ਼ੀਏ, ਜਿਹ ਤੇ ਸ਼ੁਭ ਗਤ ਹੋਏ, ਇਸ ਕਰਕੇ ਮੇਰੀ ਚੰਗੀ ਮਹਾਰਾਜ ਕਲਿਆਣ ਹੋ ਜਾਏ, ਚੰਗੀ ਅਵਸਥਾ ਹੋ ਜਾਵੇ। ਚੌਪਈ ਲੇ ਹੋ ਰਜਤ ਪਾਨ ਕਰ ਹੋ ਨਿਹਾਲਾ, ਬਾਕੀ ਮਹਾਰਾਜ ਜਿਹੜਾ 100 ਰੁਪਈਆ ਹੈ ਨਾ, ਇਹ ਮਹਾਰਾਜ ਜਿਹੜਾ ਮੈਂ ਦਰਸ਼ਨੀ ਭੇਟਾ ਵਜੋਂ ਦਿੱਤਾ ਸੀ, ਇਹਨੂੰ ਕਬੂਲ ਕਰ ਲਓ, ਇਹ ਵਾਪਸ ਕਰ ਲਓ ਤੇ ਮੈਨੂੰ ਉਪਦੇਸ਼ ਦੇ ਕੇ ਨਿਹਾਲ ਕਰੋ ਜੀ। ਤੁਮ ਹੋ ਪੂਰਨ ਸੰਤ ਕਿਰਪਾਲਾ, ਕਹੇ ਤੁਸੀਂ ਤਾਂ ਮੂਰਨ ਸੰਤ ਹੋ ਤੇ ਪੂਰੇ ਦਿਆਲੂ ਕਿਰਪਾਲੂ ਸੰਤ ਹੋ। ਸ੍ਰੀ ਗੁਰ ਕਹੈ ਨ ਹਮਰੇ ਕੰਮ, ਮਹਾਰਾਜ ਕਹਿੰਦੇ ਵੀ ਸਾਲ ਸਰਾਏ ਜਿਹੜਾ 100 ਰੁਪਈਆ ਜਾਂ ਤੂੰ ਮਰਦਾਨੇ ਨੂੰ ਫੜਾਇਆ ਨਾ, ਇਹ ਸਾਡੇ ਕਿਸੇ ਕੰਮ ਨਹੀਂ ਹੈਗਾ ਹੈ। ਇਹ ਧਨ ਸੋਹਤ ਤੁਮਰੇ ਧੰਮ, ਜਿਹੜਾ ਧਨ ਹੈ ਤਾਂ ਤੇਰੇ ਘਰੀ ਸੋਹਣਾ ਚੰਗਾ ਲੱਗਦਾ ਸਜਦਾ ਹੈ। ਜੇ ਤੁਮ ਦਰਬ ਲੇਤ ਅਬ ਨਾਹੀ, ਸਾਲ ਸਰਾਏ ਜੌਹਰੀ ਬੋਲਿਆ ਹੈ ਗੁਰੂ ਮਹਾਰਾਜ ਸੰਤ ਜੀ, ਜੇ ਤੁਸੀਂ ਇਹ ਧਨੀ ਨਾ ਲੈਂਦੇ, ਇਹ ਭੋਜਨ ਪਾਵਹ ਮੁਖ ਮਾਹੀ, ਮੇਰਾ ਛਕਣ ਵਾਸਤੇ ਮਹਾਰਾਜ ਤੁਹਾਡੇ ਮੈਂ ਭੋਜਨ ਲਿਆਇਆ, ਇਹ ਤਾਂ ਮੂੰਹ ਵਿੱਚ ਜ਼ਰੂਰ ਪਾਓ, ਜ਼ਰੂਰ ਛਕੋ ਜੀ। ਟੂਸ਼ਨ ਭਇਓ ਸੁਨਹਿ ਮਰਦਾਨਾ, ਹਾਂ ਇਸ ਤਰ੍ਹਾਂ ਜਿਹੜਾ ਮਰਦਾਨਾ ਕੋਲ ਬੈਠਾ ਹੈ ਚੁੱਪ ਚੁਪਾਤਾ ਬੈਠਾ ਸੁਣੀ ਜਾਂਦਾ ਹੈ। ਘਟੀ ਆਹਾਰ ਵਿਚਾਰ ਹੈ ਨਾਨਾ, ਹਾਂ ਭੋਜਨ ਦੇ ਸੰਬੰਧ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗਿਣਤੀਆਂ ਜਾਂ ਵਿਚਾਰਦਾ ਹੈ। ਦੋਹਰਾ ਸ੍ਰੀ ਨਾਨਕ ਲੇਵੈ ਹੈ ਅਸਨ, ਗਿਟੀਆਂ ਗਿਣਦਾ ਕੀ ਵਿਚਾਰਾਂ ਕਰਦਾ ਵੀ ਜੇ ਕਿਤੇ ਮਹਾਰਾਜਾ ਭੋਜਨ ਜਾ ਲੈ ਲੈਣ ਇਸ ਤੋਂ, ਦੇਹ ਮੁਜੈ ਤਬ ਖਾਓ, ਮੈਨੂੰ ਦੇ ਦੇਣ ਮੈਂ ਤਾਂ ਸ਼ਕੀ ਲਵਾਨਾ, ਭਇਓ ਸ਼ੁਦਾ ਤੁਰ ਸਰਮਤ ਮੈਂ, ਕਿ ਮੈਂ ਤਾਂ ਇੱਕ ਭੁੱਖ ਨਾਲ ਵਿਆਕਲ ਹੈ, ਬਾਕੀ ਰਸਤਾ ਤੈਅ ਕਰਕੇ ਥੱਕਿਆ ਵੀ ਬਹੁਤ ਪਿਆ, ਗੇੜੇ ਬਹੁਤ ਕੱਢੇ ਗਏ ਮੈਂ, ਭੋਜਨ ਤੇ ਤ੍ਰਿਪਤਾ, ਚਲੋ ਮਹਾਰਾਜ ਭੋਜਨ ਗ੍ਰਹਿਣ ਕਰ ਲੈਣ ਤੇ ਮੈਨੂੰ ਦੇ ਦੇਣ, ਤੇ ਮੈਂ ਤਾਂ ਕਹਿੰਦੇ ਛਕ ਕੇ ਤ੍ਰਿਪਤ ਹੋਈ ਜਾਵਾਂ ਨਾ। ਸੁਰਠਾ ਸ੍ਰੀ ਗੁਰ ਮਾਇਆ ਨਿਧਾਨ, ਮਹਾਰਾਜ ਉਹ ਮਿਹਰ ਦੇ ਖਜ਼ਾਨਾ ਹਨ, ਗਤ ਹਿਤ ਸਾਲਸ ਰਾਏ ਕੋ, ਜਿਹੜਾ ਸਾਲਸ ਰਾਏ ਜੌਹਰੀ ਇਹਦੀ ਕਲਿਆਣ ਵਾਸਤੇ ਤਿੰਨੋ ਸ਼ਬਦ ਬਖਾਨ, ਆਪ ਜੀ ਨੇ ਇੱਕ ਸ਼ਬਦ ਹੋਰ ਉਚਾਰਨ ਕਰਕੇ ਇਹਨੂੰ ਸੁਣਾਇਆ, ਭੋਜਨ ਕੇ ਪਰਥਾਏ ਪਰ, ਭੋਜਨ ਲਿਆ ਕੇ ਰੱਖਿਆ ਇਹਦੇ ਪਰਥਾਏ ਉੱਪਰ, ਮਾਰੂ ਮਹੱਲਾ ਪਹਿਲਾ, ਪ੍ਰੀਤ ਪਕਵਾਨ ਸ ਭੋਜਨ ਕਹੀਆ ਹੈ। ਮਹਾਰਾਜ ਕਹਿੰਦੇ ਵੀ ਜਿਹੜਾ ਵਾਹਿਗੁਰੂ ਦੇ ਨਾਮ ਨਾਲ ਪ੍ਰੀਤੀ ਕਰਨੀ ਹੈ ਨਾ, ਇਹ ਕਹਿੰਦੇ ਅਸਲੀ ਪਕਵਾਨ ਦਾ ਮਠਿਆਈ ਦਾ ਭੋਜਨ ਕਿਹਾ ਜਾਂਦਾ ਹੈ ਉੱਚੀ ਲੋਚਾ ਪੂਰੀ, ਜਿਹੜੀ ਤਰ੍ਹਾਂ ਤਰ੍ਹਾਂ ਕੋਈ ਕਹਿੰਦੇ ਇਸ ਤਰ੍ਹਾਂ ਲੋਚਾ ਪੂਰੀ ਹੋ ਜਾਣੀ, ਵੀ ਜਿਹੜੀ ਇੱਛਾ ਹੋ ਜਾਣੀ, ਇੱਛਾ ਹੋਣੀ ਉਹ ਪੂਰੀ ਹੋ ਜਾਣੀ, ਫਿਰ ਪੂਰੀ ਇੱਛਾ ਹੋਣ ਤੋਂ ਫਿਰ ਗੁਰੂ ਪਰਮੇਸ਼ਰ 'ਤੇ ਹਰ ਸ਼ਰਧਾ ਹੋਏ ਆਉਣੀ, ਇਸ ਤਰ੍ਹਾਂ ਦੀ ਇੱਛਾ ਪੂਰੀ ਹੋਣ ਤੋਂ ਜੋ ਸ਼ਰਧਾ ਹੋਣੀ ਹੈ, ਇਹ ਕਹਿੰਦੇ ਆ ਜਿਹੜੀਆਂ ਪੂਰੀਆਂ ਲੁੱਚੀਆਂ ਹੁੰਦੀਆਂ ਇਹਨਾਂ ਦਾ ਭੋਜਨ ਹੈ। ਮਿਠਿਆਈ ਮੁਖ ਹਰ ਹਰ ਬੋਲੇ, ਜਿਹੜਾ ਮੁਖੋਂ ਹਰੇ ਹਰੇ ਹਰੀ ਹਰੀ ਬੋਲਣਾ, ਇਹ ਕਹਿੰਦੇ ਮਠਿਆਈਆਂ ਦਾ ਭੋਜਨ ਹੈ। ਤਾਂ ਮਨ ਰਹੇ ਹਜੂਰੀ, ਇਸ ਤਰ੍ਹਾਂ ਕਹਿੰਦੇ ਕੋਈ ਇਹ ਹਰ ਹਰ ਬੋਲਣ ਨੂੰ ਭਗਵਾਨ ਛਕਦਾ, ਮਿੱਠੇ ਭੋਜਨ ਛਕਦਾ, ਪ੍ਰੀਤੀ ਨੂੰ ਭਗਵਾਨ ਛਕਦਾ, ਤਾਂ ਫਿਰ ਵਾਹਿਗੁਰੂ ਦੇ ਮਨ ਹਾਜ਼ਰ ਨਾਜ਼ਰ ਰਹਿੰਦਾ, ਹਜੂਰੀ ਰਹਿੰਦਾ ਹੈ। ਸੁਣ ਸਾਲਸ ਤੂੰ ਭਾਈ ਮੇਰੇ, ਇਹ ਸਾਲਸ ਰਾਏ ਤੂੰ ਸਾਡੀ ਸਿੱਖਿਆ, ਤੂੰ ਸਾਡੇ ਭਾਈ ਵਰਗਾ ਭਰਾ ਦੇ ਤੁਲ ਹੈ। ਸਮਝ ਪਰੀ ਤਾ ਹੋਏ ਨਿਬੇੜੇ, ਇਹ ਆਪਣੇ ਆਤਮਾ ਦੀ ਸਮਝ ਪੈ ਜਾਏ, ਫਿਰ ਜਿਹੜੇ ਨਿਬੇੜੇ ਹੋ ਜਾਂਦੇ ਆ, ਸਾਰੇ ਫੈਸਲੇ ਹੋ ਜਾਂਦੇ, ਜਨਮ ਮਰਨ ਦਾ 84 ਦੇ ਜੰਗ ਕੱਪਣ ਦਾ ਫੈਸਲਾ ਹੋ ਜਾਂਦਾ, ਫਾਹਾ ਵੱਡਿਆ ਜਾਂਦਾ। ਰਹਾਓ ਮੇਵਾ ਮਿਲਣ ਤੁਮਾਰਾ ਕਹੀਐ, ਇਹ ਪਰਮੇਸ਼ਰ ਤੇਰਾ ਜਿਹੜਾ ਮਿਲਣਾ ਹੈ ਨਾ, ਮਿਲਾਪ ਹੋਣਾ, ਇਹ ਕਹਿੰਦੇ ਮੇਵਾ ਕਹੀਦਾ ਅਸਲੀ। ਸਤ ਕੇ ਬਾਗੇ ਜੋੜੇ, ਇਸੇ ਤਰ੍ਹਾਂ ਜਿਹੜਾ ਸਤ ਸਰੂਪ ਦਾ ਉਪਦੇਸ਼ ਸੁਣਨਾ, ਸੱਚ ਦੇ ਬਾਗੇ ਕੀ ਜਿਹੜੇ ਪਛਾਕੇ ਜੋੜੇ ਹਨ। ਖਾਵਣ ਖਾਏ ਅਗਾਵੈ ਸੋਈ, ਜਿਹੜਾ ਖਾਣ ਯੋਗ ਪਦਾਰਥ ਹੈ, ਜੇ ਉਹਨੂੰ ਕੋਈ ਖਾਂਦਾ ਉਹੀ ਰਗਾਉਂਦਾ, ਉਹ ਨਾਮ ਹੀ ਅਸਲੀ ਹੈ। ਜੋ ਬਿਖਤੇ ਮਨੁਆ ਮੋੜੇ, ਉਹ ਤਾਂ ਛਕਦਾ ਛਕਣ ਯੋਗ ਨਾਮ ਪਦਾਰਥ ਨੂੰ, ਜੇ ਜ਼ਹਿਰ ਰੂਪ ਜਿਹੜਾ ਵਿਸ਼ੇ ਇਹਨਾਂ ਨੂੰ ਇਹਦੇ ਵੱਲੋਂ ਆਪਣੇ ਮੁੱਖ ਨੂੰ ਮੋੜ ਲਵੇ। ਚੌਪਈ ਸਾਲਸ ਰਾਏ ਸੰਗ ਜੋ ਦਾਸੂ, ਇਹ ਜਿਹੜਾ ਸਾਲਸ ਰਾਏ ਦੇ ਨਾਲ ਅਧਰਕਾ ਨਾਮ ਦਾ ਦਾਸ ਆਇਆ ਸੀ, ਸੁਣ ਬਚ ਨਿਰਮਲ ਭਾ ਮਨ ਆਸੂ, ਇਹਦਾ ਮਨ ਮਹਾਰਾਜ ਦੇ ਬਚਨ ਸੁਣ ਕੇ ਬੜੀ ਛੇਤੀ ਉਜਲ ਹੋ ਗਿਆ ਹੈ। ਪਦ ਬੰਧਨ ਕੀਨੀ ਅਸਟੰਗ, ਅਧਰਕੇ ਦਾਸ ਨੇ ਉੱਠ ਕੇ ਚੱਟ ਪੱਟ ਮਹਾਰਾਜ ਨੂੰ ਕਹਿੰਦੇ ਹੈ ਡੰਡੇ ਬਾਤ ਅਸ਼ਟਾਂਗ ਕੀਤੀ, ਅੱਠੇ ਅੰਗ ਸਰੀਰ ਦੇ ਲਾ ਕੇ ਮੱਥਾ ਟੇਕਿਆ। ਸ਼ਰਨ ਸ਼ਰਨ ਕਹਿ ਪਾਰਾ ਸੁਭਾਗਾ, ਮਹਾਰਾਜ ਸ੍ਰੇਸ਼ਟ ਭਾਗਾਂ ਵਾਲਾ ਹੈ, ਮਹਾਰਾਜ ਤੁਹਾਡੀ ਮੈਂ ਸ਼ਰਨ ਹਾਂ, ਤੁਹਾਡੀ ਮੈਂ ਸ਼ਰਨ ਹੈ, ਕਹਿ ਕੇ ਡੰਡੇ ਵੱਲ ਸਿੱਧਾ ਪੈ ਗਿਆ ਸਤਿਗੁਰੂ ਜੀ ਅੱਗੇ। ਤੁਮ ਪਰਮੇਸ਼ੁਰ ਜਾਣੇ ਮੋਹੀ, ਕਹਿਣ ਲੱਗਿਆ ਮਹਾਰਾਜ ਮੈਂ ਤੁਹਾਨੂੰ ਵੀ, ਤੁਸੀਂ ਤਾਂ ਪਰਮੇਸ਼ੁਰ ਹੀ ਆ ਗਏ ਹੋ, ਜਾਣ ਲਿਆ ਹੈ। ਦੀਨ ਦਿਆਲ ਨਾਮ ਹੈ ਤੋਹੀ, ਮਹਾਰਾਜ ਦੀਨਾ ਤੇ ਗਿਆਲਤਾ ਕਰਨ ਵਾਲਾ ਨਾਮ ਹੈ ਇੱਕ। ਜਗਤ ਅਗਨ ਤੇ ਜਲਤ ਉਬਾਰ, ਮਹਾਰਾਜ ਗਦਰੀਨ ਹਾਂ, ਮੈਨੂੰ ਇਸ ਸੰਸਾਰ ਦੀ ਜਿਹੜੀ ਅਗਨੀ ਹੈ ਇਹਦੇ ਵੀ ਸੜ ਰਿਹਾ, ਮੈਨੂੰ ਬਚਾ ਲੋ ਜੀ ਸੜਨ ਤੋਂ। ਆਪਣਾ ਨਾਮ ਕੋ ਬਿਰਦ ਸੰਭਾਰ, ਆਪਣਾ ਜਿਹੜਾ ਤੁਹਾਡਾ ਨਾਮ ਦੀਨ ਦਿਆਲ ਉਹਦਾ ਬਿਰਦ ਧਰਮ ਪਰਣ ਸੰਭਾਲੋ ਜੀ। ਸੁਣ ਕਰ ਤੇ ਪਰ ਗੁਰੂ ਪ੍ਰਸੀਜੇ, ਇਹਦੇ ਬੇਨਤੀ ਦੇ ਸੁਣ ਕੇ ਸਤਿਗੁਰੂ ਇਹ ਦਰਕੇ ਦਾਸ ਉੱਪਰ ਬਹੁਤ ਪ੍ਰਸੰਨ ਹੋ ਗਏ। ਜਨਮ ਮਰਨ ਜਗ ਕੇ ਕੱਟ ਦੀਜੇ, ਜਿਹੜੇ ਜਨਮ ਮਰਨ ਦੇ ਬੜੇ ਭਾਰੀ ਦੁੱਖ ਕਲੇਸ਼ੀ ਇਹ ਸਾਰੇ ਕਹਿੰਦੇ ਕੱਟ ਵੱਢ ਦਿੱਤੇ ਹਨ। ਪੌੜੀ ਅਪਰ ਸ਼ਬਦ ਕੀ ਭਾਖੀ, ਉਸ ਤੋਂ ਬਾਅਦ ਇੱਕ ਸ਼ਬਦ ਦੀ ਪੌੜੀ ਹੋਰ ਮਹਾਰਾ ਨੇ ਕਹੀ, ਜੇ ਸੁਣ ਸ਼ਾਹ ਭਇਓ ਗਤ ਕਾਂਖੀ, ਜਿਸ ਸ਼ਬਦ ਦੀ ਪੌੜੀ ਨੂੰ ਸੁਣ ਕੇ ਜਿਹੜਾ ਸਾਲਸ ਰਾਏ ਜੋਹਰੀ ਇਹ ਵੀ ਮੁਕਤੀ ਦੀ ਇੱਛਾ ਵਾਲਾ ਹੋਇਆ, ਚਾਹਵਾਨ ਹੋਇਆ ਹੈ। ਉਤਮ ਜਨਮ ਸੋ ਸਾਕਤ ਕਹੀ ਹੈ, ਮਹਾਰਾ ਕਹਿੰਦੇ ਜੇ ਉੱਤਮ ਘਰ ਦੇ ਵੀ ਜਨਮ ਹੋ ਜਾਏ ਤੇ ਨਾਮ ਨਾ ਜਪੇ, ਫਿਰ ਉਹ ਕਹਿੰਦੇ ਸਾਕਤੀ ਕਿਹਾ, ਔਰ ਰੱਬ ਤੋਂ ਟੁੱਟਿਆ ਹੋਇਆ ਮਨਮੁਖੀ ਕਿਹਾ ਜਾਂਦਾ। ਨੀਚ ਨਰਾਇਣ ਪਾਇਆ, ਪਰ ਨੀਚ ਘਰ ਦੇ ਜਪੇ ਤੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਏ, ਫਿਰ ਉੱਤਮ ਜਨਮ ਵਾਲਾ ਕਿਹਾ ਜਾਂਦਾ ਹੈ। ਲੋਭ ਲਹਿਰ ਤੇ ਛੂਟੇ ਤੇ, ਉਹ ਜਿਹੜੇ ਮਨੁੱਖ ਹੈ ਜਿਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ, ਲੋਭ ਦੀ ਲਹਿਰ ਤੋਂ ਤ੍ਰਿਸ਼ਨਾ ਤੋਂ ਛੁੱਟ ਗਏ ਹਨ। ਜਿਨ ਸਾਧ ਸੰਗ ਗੁਣ ਗਾਇਆ, ਇਹਨਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਪਰਮੇਸ਼ਰਾਂ ਦੇ ਗੁਣਾਂ ਨੂੰ ਗਾਇਨ ਕੀਤਾ ਹੈ। ਸੁਣ ਸਾਲਸ ਇਹ ਗੋਲਾ ਤੇਰਾ। ਗੁਰੂ ਮਹਾਰਾਜ ਕਹਿੰਦੇ ਸਾਲਸ ਰਾਏ ਸੁਣੇ ਤੇਰਾ ਜਿਹੜਾ ਦਰਕਾ ਨਾਮ ਦਾ ਗੋਲਾ ਹੈ ਦਾਸ ਹੈ ਆਪ ਨਰਾਇਣ ਮਨ ਇਹਨੇ ਆਪਣੇ ਆਪ ਦੇ ਵਿੱਚ ਜਿਹੜਾ ਨਰਾਇਣ ਸਰੂਪ ਨੂੰ ਮੰਨ ਲਿਆ ਹੈ ਨਾਨਕ ਭਗਤਾਂ ਸੰਗ ਮਿਲਾਇਆ। ਇਸ ਕਰਕੇ ਵੀ ਅਸੀਂ ਇਹਨੂੰ ਭਗਤਾਂ ਦੇ ਨਾਲ ਮਿਲਾ ਦਿੱਤਾ ਭਗਤਾਂ ਦੀ ਗਿਣਤੀ ਵਿੱਚ ਹੀ ਆ ਗਿਆ ਤੇਰਾ ਦਰਗਾਹ ਦਾਸ। ਉੱਚੇ ਪਦ ਠਹਿਰਾਨਾ ਸਭ ਤੋਂ ਉੱਚਾ ਪਦ ਹੈ ਤ੍ਰਿਗੁਣ ਅਤੀਤ ਹੈ ਉਸੇ ਨੂੰ ਟਿਕਾ ਦਿੱਤਾ ਤੁਰੀਆ ਪਦ ਵਿੱਚ ਇਹਨੂੰ ਟਿਕਾ ਦਿੱਤਾ ਚੌਥੀ ਅਵਸਥਾ ਵਾਲਾ ਬਣਾ ਦਿੱਤਾ ਹੈ। ਚੌਪਈ ਸੁਣ ਕਰ ਸਾਲਸ ਹਿਰਦੈ ਵਿਚਾਰਾ ਉਸ ਵੇਲੇ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਸਾਲਸ ਨੇ ਵੀ ਸੋਚਿਆ ਵਿਚਾਰਿਆ ਸ੍ਰੀ ਪਰਮੇਸ਼ਵਰ ਇਹ ਅਵਤਾਰਾ ਕਿਉਂ ਵਿਚਾਰਿਆ ਵੀ ਇਹ ਜਿਹੜੇ ਗੁਰੂ ਨਾਨਕ ਨਿਰੰਕਾਰੀ ਇਹ ਤਾਂ ਪਰਮੇਸ਼ਵਰ ਵਾਹਿਗੁਰੂ ਦਾ ਅਵਤਾਰ ਹੀ ਆ ਗਏ ਹਨ ਜਿਨਕੇ ਬਚਨ ਦਾਸ ਦੁੱਖ ਆਸੂ ਇਸ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਮੇਰਾ ਜਿਹੜਾ ਦਾਸ ਅਦਰਕਾ ਉਸਨੇ ਬੜੀ ਛੇਤੀ ਹੀ ਕੀਨਨ ਕੰਦਨ ਦੀਏ ਸੁਖ ਰਾਸੂ ਉਹਨੇ ਸਾਰੇ ਦੁੱਖ ਛੇਤੀ ਦੇ ਕੇ ਕੱਟ ਕੇ ਤੇ ਮਰਨ ਬੜਾ ਭਾਰੀ ਇਹਨੂੰ ਸੁਖ ਦੇ ਦਿੱਤਾ ਹੈ। ਦੋਹਰਾ ਹੋਏ ਦੀਨ ਮਨ ਮਾਨ ਤਜ ਉਸੇ ਵੇਲੇ ਸਾਲਸ ਰਾਏ ਵੀ ਮਨ ਦੇ ਵਿੱਚ ਚੋ ਮਾਣ ਜਾ ਛੜ ਕੇ ਬਹੁਤ ਹੀ ਦੀਨ ਹੋ ਕੇ ਆਈ ਨਮਾਣਾ ਹੋ ਕੇ ਬੰਦੇ ਪਦ ਅਰਬਿੰਦ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਇਸਨੇ ਗਤ ਮੇਰੀ ਅਬ ਕੀਜੀਏ ਸਾਲਸ ਰਾਏ ਹੱਥ ਜੋੜ ਕੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ਮੇਰੀ ਵੀ ਕਲਿਆਣ ਕਰ ਦਈਏ ਤੁਮ ਰੂਪ ਮੁਕੰਦ ਮਹਾਰਾ ਮੁਕਤੀ ਦਾਤੇ ਦਾ ਰੂਪ ਹੋ ਪਰਮੇਸ਼ਰ ਦਾ ਰੂਪ ਹੀ ਹੋ ਜੀ। ਚੌਪਈ ਜਗ ਬੰਧਨ ਤੇ ਕਰ ਛੁਟਕਾਰਾ ਗੁਰੂ ਨਾਨਕ ਸਾਹਿਬ ਸੰਸਾਰ ਤੇ ਬੰਧਨਾਂ ਤੋਂ ਮੇਰਾ ਛੁਟਕਾਰਾ ਕਰੋ ਜੀ ਖੇੜਾ ਛਡਾਓ ਜੀ। ਪੁੱਤ ਤਹ ਪਾਵਨ ਨਾਮ ਤੁਮਾਰਾ ਜਿਹੜਾ ਨਾਮ ਮਾਰਾ ਪਤ ਪਾਵਨ ਵੀ ਪਾਪੀਆਂ ਦਾ ਪਾਪੀਆਂ ਨੂੰ ਪਵਿੱਤਰ ਕਰਨਾ ਸ਼ਰਨ ਪਰੇਗੀ ਰੱਖ ਲਾਜਾ ਮੈਂ ਤੁਹਾਡੀ ਸ਼ਰਨ ਪਿਆ ਮਹਾਰਾਜ ਸ਼ਰਨ ਪੈ ਦੀ ਜ਼ਰੂਰ ਲੱਜਿਆ ਰੱਖੋ ਜੀ। ਰਾਵਰ ਸਮਕੋ ਪਿਖੋ ਨ ਆਜਾ ਅੱਜ ਦੇ ਸਮੇਂ ਮਹਾਰਾਜ ਆਪ ਜੀ ਦੇ ਬਰਾਬਰ ਦਾ ਮੈਂ ਕੋਈ ਨੀ ਦੇਖ ਰਿਹਾ ਤੱਕ ਰਿਹਾ ਹਾਂ। ਸ੍ਰੀ ਗੁਰ ਕਹੈ ਕਾਜ ਇਹੋ ਕੀਜੈ ਮਹਾਰਾਜ ਕਹਿੰਦੇ ਵੀ ਚੰਗਾ ਤੂੰ ਵੀ ਜੇ ਵੀ ਕਲਿਆਣ ਕਰਾਉਣੀ ਤੇ ਇਹ ਕੰਮ ਕਰ ਨਿਜ ਕਿੰਕਰ ਕੇ ਚਰਨ ਗਹੀਜੈ ਜਿਹੜਾ ਤੇਰਾ ਆਪਣਾ ਦਾਸ ਨਾ ਦਰਕਾ ਉੱਠ ਕੇ ਇਹਦੇ ਚਰਨ ਫੜ ਲੈ ਬੰਧਨ ਕਰ ਹੋਵੇ ਗਤ ਤੇਰੀ ਆਪਣੇ ਦਾਸ ਨੂੰ ਮੱਥਾ ਟੇਕ ਚਰਨ ਫੜ ਕੇ ਤੇਰੀ ਹੁਣੇ ਕਲਿਆਣ ਹੋ ਜਾਏਗੀ। ਜਗ ਮਹਿ ਮਿਟੈ ਜਨਮ ਕੀ ਫੇਰੀ ਸੰਸਾਰ ਦੇ ਵਿੱਚ ਜਿਹੜੀ ਜਨਮਨ ਦੀ ਫੇਰੀ ਜੀ ਆ ਚੱਕਰ ਜਾ ਤੇਰਾ ਹੁਣੇ ਮਿਟ ਜਾਵੇਗਾ। ਸੁਣ ਸਾਲਸ ਬੰਦੇ ਦੁਆ ਹੱਥ ਉਸੇ ਵੇਲੇ ਮਹਾਰਾਜ ਤੋਂ ਸੁਣ ਕੇ ਸਾਲਸ ਰਾਏ ਜੋਹਰੀ ਨੇ ਦੋਵੇਂ ਹੱਥ ਜੋੜੇ ਤੂਰਨ ਧਰਿਓ ਦਾਸ ਪਦ ਮਾਥਾ ਬੜੀ ਛੇਤੀ ਦਾਸ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਇਸਨੇ ਬੋਲਿਓ ਗੁਰਸੋਂ ਹੋਇ ਕਰ ਦੀਨਾ ਬਹੁਤ ਹੀ ਆਈ ਨਿਮਾਣਾ ਨਿਮਰਤਾ ਸਹਿਤ ਹੋ ਕੇ ਸਤਿਗੁਰਾਂ ਦੇ ਸਾਥ ਇਹ ਬੋਲਿਆ ਇਹੋ ਜੋ ਦਾਸ ਮਮ ਬੁੱਧ ਪ੍ਰਵੀਨਾ ਜਿਹੜਾ ਮੇਰਾ ਘਰ ਦਾ ਦਾਸ ਅਦਰ ਕਹਿ ਤਾਂ ਬੁੱਧੀ ਕਰਕੇ ਬਹੁਤ ਸਿਆਣਾ ਹੈ ਸੰਤਨ ਕੇ ਸਭ ਆਮ ਲੱਛਣ ਇਸ ਮੇਰੇ ਦਾਸ ਦੇ ਵਿੱਚ ਸਾਧੂਆਂ ਸੰਤਾਂ ਵਾਲੇ ਸਾਰੇ ਚਿੰਨ ਹਨ ਕਰਮ ਧਰਮ ਕੇ ਵਿਖੇ ਵਿਚੱਛਣ ਜਿਵੇਂ ਸਾਧੂ ਸੰਗ ਧਰਮ ਰੂਪ ਕਰਮਾਂ ਵਿੱਚ ਸਿਆਣੇ ਹੁੰਦੇ ਉਹਨਾਂ ਸਾਰੇ ਕਰਮ ਧਰਮ ਨੂੰ ਵੀ ਸਿਆਣਾ ਹੈ ਕਰਨ ਵਿੱਚ ਹੁਣ ਰਾਵਰ ਕੀ ਕਰੁਣਾ ਹੋਈ ਬਾਕੀ ਫਿਰ ਹੁਣ ਮਹਾਰਾਜ ਆਪ ਜੀ ਦੀ ਬੜੀ ਇਹਦੇ ਤੇ ਕਿਰਪਾ ਹੋ ਗਈ ਹੈ ਬੰਧਨ ਯੋਗ ਭਲੇ ਹੈ ਸੋਈ ਇਸ ਕਰਕੇ ਮੇਰੇ ਤਾਂ ਹੁਣ ਚੰਗੀ ਤਰ੍ਹਾਂ ਮੱਥਾ ਟੇਕਣੇ ਯੋਗ ਹੋ ਹੀ ਗਿਆ ਹੈ ਆਪ ਜੇ ਡਾਰਹ ਚਰਨ ਸਵਾਨ ਮਹਾਰਾਜ ਦਾਸ ਦੀ ਗੱਲ ਕੀ ਹੈ ਜੇ ਹੁਣ ਮੈਨੂੰ ਕਿਸੇ ਕੁੱਤੇ ਦੇ ਚਰਨੀ ਵੀ ਪਾਓ ਤੁਸੀਂ ਤਦਪਨ ਆਇਸ ਕਰ ਹਨ ਵੀ ਮੈਂ ਆਪ ਜੀ ਦੀ ਆਸਾ ਤੋਂ ਮੁਨਕਰਨੀ ਹੋਵਾਂਗਾ ਵੀ ਮੈਂ ਕੁੱਤੇ ਨੂੰ ਮੱਥਾ ਕਿਉਂ ਟੇਕਾਂ ਸੁਣ ਬਚ ਬਿਕਸੇ ਪੰਕਜ ਬਦਨਾ ਇਸ ਤਰ੍ਹਾਂ ਦੀ ਨਿਮਰਤਾ ਦਿਖਾਈ ਹੈ ਗੁਰੂ ਮਹਾਰਾਜ ਦੇ ਵਚਨ ਸੁਣ ਕੇ ਕਬਲ ਵਰਗੇ ਮੁਖ ਤੋਂ ਖਿੜ ਪਏ ਹੱਸ ਪਏ ਕਹਿਤਾਬ ਬੰਧਨ ਭਏ ਨਿਕਦਨਾ ਉਸੇ ਵੇਲੇ ਮਹਾਰਾਜ ਨੇ ਕਹਿ ਦਿੱਤਾ ਚੰਗਾ ਵੀ ਸਾਲਸਰਾਏ ਤੇਰੇ ਵੀ ਬੰਧਨ ਅੱਜ ਕੱਟੇ ਗਏ ਨਿਰੰਕਾਰ ਕੋ ਬੰਧਨ ਕਰੀਏ ਚੰਗਾ ਵੀ ਜੇ ਤੂੰ ਹੁਣ ਬੰਧਨ ਕਟਾਉਣੇ ਆ ਨਿਰੰਕਾਰ ਨੂੰ ਉੱਠ ਕੇ ਮੱਥਾ ਟੇਕਣਾ ਕਰੀਏ ਉਰਤੇ ਸਰਸ ਭਰ ਸਰਬ ਭਰਮ ਪਰ ਹਰੀਏ ਜਿਹੜੇ ਸਭ ਤਰ੍ਹਾਂ ਦੇ ਭਰਮ ਭੁੱਲੇ ਕੇ ਇਹਨਾਂ ਨੂੰ ਨਾਸ ਕਰ ਦਈਏ ਕੱਢ ਦਈਏ ਸੁਣ ਸਾਲ ਸਕੀਨੀ ਅਸ਼ਟਾਂਗਾ ਮਹਾਰਾਜ ਸੁਣ ਕੇ ਇਸ ਸਾਲਸਰਾਏ ਨੇ ਅੱਠ ਅੰਗ ਲਾ ਕੇ ਡੰਡੋਤ ਬੰਦਨਾ ਕੀਤੀ ਉਸਤਤ ਭਨਹੀ ਮਨ ਅਨੁਰਾਗਾ ਮਨ ਦੇ ਵਿੱਚ ਪ੍ਰੇਮੀ ਪਿਆਰਾ ਹੋਇਆ ਸਤਿਗੁਰੂ ਦੀ ਉਸਤੀ ਕਰਨ ਲੱਗ ਪਿਆ ਸ੍ਰੀ ਨਾਨਕ ਕਰੁਣਾ ਨਿਧ ਸਵਾਮੀ ਹੇ ਗੁਰੂ ਨਾਨਕ ਸਾਹਿਬ ਤੁਸੀਂ ਕਿਰਪਾ ਕਰਨ ਵਾਲੇ ਹੋ ਕਿਰਪਾ ਦੇ ਸਵਾਮੀ ਹੋ ਤਿੰਨ ਲੋਕ ਪਤ ਅੰਤਰ ਜਾਮੀ ਤਿੰਨਾਂ ਲੋਕਾਂ ਦੇ ਮਾਲਕ ਅੰਦਰਲੀਆਂ ਜਾਣਨ ਵਾਲੇ ਸੁਖਦਾਇਕ ਸੇਵਕ ਰਿਪਕਾਇਕ ਸੇਵਕਾਂ ਨੂੰ ਸੁਖ ਦੇਣ ਵਾਲੇ ਬੈਰੀਆਂ ਦੇ ਨਾਸ ਕਰਤਾ ਹੋ ਉਹ ਲੱਛ ਦਰਸ਼ਨ ਤੁਮ ਸਾਇਕ ਰੂਪੀ ਜਿਹੜਾ ਨਿਸ਼ਾਨਾ ਅੱਗੇ ਉਹਨੂੰ ਕਹਿੰਦੇ ਨਾਨ ਮੋਹ ਰੂਪੀ ਨਿਸ਼ਾਨੇ ਨੂੰ ਖਤਮ ਕਰਨ ਵਾਸਤੇ ਤੁਹਾਡੇ ਜਿਹੜੇ ਦਰਸ਼ਨ ਬਚਨ ਤੀਰ ਵਰਗੇ ਹੈ ਮਹਾਰਾਜ ਸੁਰ ਨਾਇਕ ਨਾਇਕ ਹੇ ਗੁਰੂ ਮਹਾਰਾਜ ਜਿਹੜਾ ਦੇਵਤਿਆਂ ਦਾ ਮਾਲਕ ਇੰਦਰ ਹੈ ਤੁਸੀਂ ਉਹਦੇ ਵੀ ਨਾਇਕ ਕੀ ਹੈ ਮਾਲਕ ਹੋ ਅਹੈ ਅਜੀਤ ਬਸੀ ਇੱਕ ਪਾਇਕ ਹੈ ਤਾਂ ਆਪ ਅਜਿਤ ਨਾ ਜਿੱਤੇ ਜਾਣ ਵਾਲੇ ਪਰ ਫੇਰ ਵੀ ਦਾਸਾਂ ਦੇ ਆਪ ਵਸ ਹੋ ਕੇ ਰਹਿਣ ਵਾਲੇ ਹੋ ਤੋ ਸੀਸ ਗਜ ਡੇਢ ਕਚੀਰੰ ਇਸ ਤਰ੍ਹਾਂ ਇਹਨੇ ਬਚਨ ਕਹੇ ਉਸ ਵੇਲੇ ਮਹਾਰਾਜ ਦੇ ਸੀਸ ਤੇ ਡਿਰ ਕਜਦਾ ਇੱਕ ਕੱਪੜਾ ਜਾ ਪਰਨਾ ਜਾ ਬੰਨਿਆ ਹੋਇਆ ਤੇ ਛਿਨ ਦੀਨੋ ਗੁਨੀ ਗਹੀਰਾ ਆਪਣੇ ਸੀਸ ਤੋਂ ਲਾ ਕੇ ਇਹਦੇ ਸੀਸ ਤੇ ਮਹਾਰਾਜ ਨੇ ਸਜਾ ਦਿੱਤਾ ਹੈ ਦੋਹਰਾ ਸਾਲਸ ਬੰਧਿਓ ਸੀਸ ਪਰ ਮਹਾਰਾਜ ਤੋਂ ਡੇਢ ਕ ਗਜ ਦਾ ਪਰਨਾ ਸਾਫਾ ਜਾ ਲੈ ਕੇ ਜਦੋਂ ਇਹਨੇ ਸੀਸ ਉੱਪਰ ਸਜਾ ਲਿਆ ਬੰਨ ਲਿਆ ਸ਼ੀਗਰ ਖੁੱਲੇ ਕਪਾਟ ਛੇਤੀ ਪੰਜੇ ਪਣਕ ਕੋਸ਼ਾਂ ਦੇ ਪੜਦੇ ਜੇ ਖੁੱਲ ਗਏ ਇਸ ਗਿਆਨਾਨੰਦ ਪੂਰਨ ਭਇਓ ਗਿਆਨ ਦੇ ਆਨੰਦ ਵਿੱਚ ਪੂਰਾ ਹੀ ਪੂਰਾ ਹੋ ਗਿਆ ਹੈ ਠਟਿਓ ਔਰ ਹੀ ਠਾਟ ਹੋਰੀ ਤਰ੍ਹਾਂ ਦਾ ਠਾਠ ਜਿਹਾ ਹੋ ਰਿਹਾ ਕਿੱਥੇ ਜੀਵ ਸੀ ਕਿੱਥੇ ਅਹੂੰ ਭਾਵ ਮਿੜ ਕੇ ਪਰਮੇਸ਼ਰ ਦਾ ਰੂਪ ਹੀ ਬਣ ਗਿਆ ਹਰ ਕਾ ਸੇਵਕ ਹਰ ਹੀ ਜਿਹਾ ਹੋ ਗਿਆ ਹੈ ਸੁਰਠਾ ਭਾ ਨਿਹਾਲ ਤਤਕਾਲ ਹਾਂ ਬੜੀ ਛੇਤੀ ਨਿਹਾਲੋ ਨਿਹਾਲ ਹੋ ਗਿਆ ਸ੍ਰੀ ਗੁਰੂ ਨਾਨਕ ਮਾਇਆ ਤੇ ਨਾਨਕ ਸਾਹਿਬ ਮਹਾਰਾਜ ਦੀ ਮਿਹਰ ਦੀ ਨਿਗਾਹ ਕਰਕੇ ਉਮਗਿਓ ਪ੍ਰੇਮ ਵਿਸਾਲ ਸਾਲਸਰਾਏ ਦੇ ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਉਛਲਿਆ ਉਸਤਤ ਉਚਰਤ ਸ਼ਬਦ ਕਰ ਆਪਣਾ ਸ਼ਬਦ ਉਚਾਰਨ ਕਰਕੇ ਸਤਿਗੁਰੂ ਦੀ ਉਸਤੀ ਕਰਨ ਲੱਗਿਆ ਹੈ ਪੂਰੇ ਸਤਿਗੁਰ ਨਾਮ ਕਾ ਇਹ ਜਿਹੜੇ ਪੂਰੇ ਗੁਰੂ ਨਾਨਕ ਸਾਹਿਬ ਸਤਿਗੁਰੂ ਉਹਨਾਂ ਨੇ ਨਾਮ ਦਾ ਤੀਨੋ ਖੋਲ ਕਪਾਟ ਤਾਂ ਕਹਿੰਦੇ ਜਿਹੜਾ ਪੜਦਾ ਖੋਲ ਕੇ ਇਹ ਦੇ ਦਿੱਤਾ ਨਾਮ ਲਾ ਖਜ਼ਾਨਾ ਇੱਕ ਜੋ ਵਣਜ ਵਣੰਜਿਆ ਇੱਕ ਜਿਹੜਾ ਨਾਮ ਰੂਪੀ ਸੌਦਾ ਮੈਂ ਬੰਜਿਆ ਇਹਨਾਂ ਖਰੀਦਿਆ ਹੈ ਬਹੁਰ ਨ ਆਵੇ ਘਾਟ ਮੁੜ ਕੇ ਜਿਹੜਾ ਜੁਨੀਆਂ ਦੇ ਘਾਟ ਵਿੱਚ ਨਹੀਂ ਆਵਾਂਗਾ ਮੈਂ ਸਤਿਗੁਰ ਨਾਨਕ ਪੂਰਾ ਬਚਨ ਪੂਰਾ ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ ਗੁਰੂ ਨਾਨਕ ਸਾਹਿਬ ਬਚਨਾਂ ਦਾ ਸੂਰ ਸੂਰਮਾ ਹੈ ਤੇ ਇਸੇ ਤਾਂ ਪੂਰਨ ਹਨ ਪ੍ਰਹਾਉ ਆਗਮ ਨਿਗਮ ਦਿਖਾਵਤਾ ਜਿਹੜੇ ਵੇਦਾਂ ਸ਼ਾਸਤਰ ਹਨ ਉਹਨਾਂ ਨੂੰ ਕਹਿੰਦੇ ਦਿਖਾ ਦਿੰਦਾ ਹੈ ਖੋਲੇ ਨੇਤਰ ਅਨੰਦ ਇਹਨਾਂ ਦੇ ਵਿੱਚ ਕੀ ਸਾਰ ਸਿਧਾਂਤ ਦਿਖਾ ਦਿੰਦੇ ਹਨ ਤੇ ਇਸ ਤਰ੍ਹਾਂ ਗਿਆਨ ਦੇ ਨੇਤਰ ਬੇਨਤੀ ਖੁੱਲੇ ਖੋਲ ਦਿੱਤੇ ਜਗਤ ਵਣਜਾਰਾ ਸਗਲ ਹੈ ਸਾਰਾ ਸੰਸਾਰ ਦਾ ਇੱਕ ਬਣਜਾਰਾ ਸੌਦਾ ਖਰੀਦਣ ਵਾਲਾ ਸਾਹੋ ਇੱਕ ਭਗਵੰਤ ਇੱਕ ਪਰਮੇਸ਼ਰ ਕਹਿੰਦੇ ਸਾਹੂਕਾਰ ਨਾਮ ਦਾ ਸੌਦਾ ਦੇਣ ਵਾਲਾ ਵਣਜ ਹਮਾਰਾ ਸਤਿਗੁਰੂ ਜਿਹੜਾ ਸਾਡਾ ਕਹਿੰਦੇ ਸੌਦਾ ਹੈ ਉਹ ਤਾਂ ਸਤਿਗੁਰੂ ਦੇ ਨਾਲ ਹੈ ਪੂੰਜੀ ਹਮਹਮਰੀ ਨਾਮ ਸਾਡਾ ਜਿਹੜੀ ਪੂੰਜੀ ਹੈ ਰਾਸ਼ੀ ਸ਼ਰਮਾਇਆ ਉਹ ਨਾਮ ਹੀ ਹੈ ਆਠ ਪਹਿਰ ਧੁਨ ਲਾਗ ਹੈ, ਅੱਠੇ ਪਹਿਰੀ ਧੁਨੀ ਲਗ ਰਹੀ ਹੈ, ਸੋਈ ਹਮਾਰਾ ਕਾਮ, ਧੁਨੀ ਵਿੱਚ ਹੀ ਹਮੇਸ਼ਾ ਲੀਨ ਹੋਏ ਰਹਿਣਾ ਸਾਡਾ ਅਸਲੀ ਕੰਮ ਹੈ। ਸਾਲਸ ਬਿਨ ਵੈ ਬੇਨਤੀ, ਇਹ ਸਾਲਸ ਰਾਏ ਕਹਿੰਦੇ ਬੇਨਤੀਆਂ ਵਿੱਚੋਂ ਬੇਨਤੀ ਕਰ ਰਿਹਾ ਹੈ, ਤੂੰ ਸੁਣੀਏ ਕਰਤਾਰ, ਕਰਤਾਰ ਦੇ ਸ੍ਰੀ ਗੁਰੂ ਨਾਨਕ ਸਾਹਿਬ ਤੁਸੀਂ ਸੁਣੀਏ ਬੇਨਤੀਆਂ ਵਿੱਚੋਂ ਬੇਨਤੀ। ਕੱਚਾ ਰੰਗ ਉਤਾਰ ਕੇ, ਮਹਾਰਾਜ ਜਿਹੜਾ ਕੱਚਾ ਰੰਗ ਸੀ ਨਾ ਮਾਇਆ ਦਾ ਲਾ ਕੇ ਚਾੜਿਓ ਰੰਗ ਅਪਾਰ, ਔਰ ਵਾਹਿਗੁਰੂ ਦਾ ਜਿਹੜਾ ਰੰਗ ਹੈ ਨਾਮ ਦਾ ਉਹ ਅੱਜ ਚਾੜ ਦਿੱਤਾ ਕਿਰਪਾ ਕਰਕੇ। ਚੌਪਈ ਸ੍ਰੀ ਗੁਰ ਖੁਸ਼ੀ ਅਧਿਕ ਤਬ ਕੀ ਨੀ, ਇਸ ਤਰ੍ਹਾਂ ਮਹਾਰਾਜ ਨੇ ਸੁਣ ਕੇ ਇਹਦੇ ਉੱਪਰ ਬਹੁਤ ਹੀ ਖੁਸ਼ੀ ਕੀਤੀ ਹੈ। ਪ੍ਰਸੰਨ ਮੰਜੀ ਤੇ ਦੀਨੀ, ਪ੍ਰਸੰਨ ਹੋ ਕੇ ਇਸ ਨੂੰ ਗੁਰਮੁਖ ਪਦਵੀ ਸਿੱਖੀ ਦੇ ਪ੍ਰਚਾਰ ਲਈ ਬਖਸ਼ ਦਿੱਤੀ। ਸਗਲੇ ਪੁਰ ਕੋ ਪੂਜ ਬਣਾਇਓ, ਸਾਰੇ ਸ਼ਹਿਰ ਦਾ ਇਸ ਨੂੰ ਪੂਜਨੀਕ ਬਣਾ ਦਿੱਤਾ। ਪੋਹਰ ਬਦਨ ਤੇ ਬਚਨ ਅਲਾਇਓ, ਫਿਰ ਮੁਖੋਂ ਸਤਿਗੁਰੂ ਜੀ ਨੇ ਉਹ ਬਚਨ ਇਸ ਨੂੰ ਕਿਹਾ ਹੈ। ਜਬ ਲੋ ਜੀਵਹ ਰਹਿ ਤੁਮਾਰੇ, ਦੇ ਜਿੰਨਾ ਚਿਰ ਤੂੰ ਜ ਰਹੇਗਾ ਉਹਨਾਂ ਚਿਰ ਤੇਰੇ ਘਰ ਦੇ ਵੀ ਸਿੱਖੀ ਦੀ ਪ੍ਰਚਾਰ ਦੀ ਇਹ ਮੰਜੀ ਰਹੇਗੀ। ਪਾਛੇ ਸੰਤਤ ਕੋ ਨਾ ਬਸਾਰੇ, ਪਰ ਬਾਅਦ ਵਿੱਚ ਤੂੰ ਆਪਣੀ ਸੰਤਾਨ ਨੂੰ ਆਪਣੇ ਮੰਜੀ ਸਿੱਖੀ ਗੁਰਮੁਖੀ ਪਦਵੀ ਤੇ ਨਹੀਂ ਬਿਠਾਉਣਾ, ਇਹ ਸਿੱਖੀ ਦੇ ਪ੍ਰਚਾਰ ਵਾਸਤੇ ਆਪਣੀ ਸੰਤਾਨ ਨੂੰ ਨਹੀਂ ਲਾਉਣਾ ਹੈ। ਪੁਨ ਮੰਜੀ ਪਰ ਬੈਸਹ ਦਾਸਾ, ਫਿਰ ਕਹਿੰਦੇ ਜਿਹੜੀ ਗੁਰਮੁਖ ਪਦਵੀ ਨੂੰ ਮੰਜੀ ਦੇ ਉੱਪਰ ਤੇਰਾ ਜਿਹੜਾ ਦਾਸ ਸੇਵਕ ਦਰਗਾ ਇਹ ਬੈਠੇਗਾ। ਤੀਜਾ ਨਹੀਂ ਆਣ ਕੇ ਪਾਸਾ, ਇਹ ਹੋਰ ਨੂੰ ਨੀ ਕਿਸੇ ਨੂੰ ਇਹ ਦੇਣੀ ਵੀ ਮੋਹ ਕਰਕੇ ਤੂੰ ਬੱਚਿਆਂ ਨੂੰ ਕਹਿ ਜਾਵੇ ਤੁਸੀਂ ਹੁਣ ਸਭ ਕੁਛ ਦੇ ਮਾਲਕ ਹੋ ਤੁਸੀਂ ਸਿੱਖੀ ਪ੍ਰਚਾਰ ਕਰਨਾ। ਪੂਰਬ ਹਮ ਮੰਜੀ ਇਸ ਦੇਨੀ, ਮਹਾਰਾਜ ਕਹਿੰਦੇ ਅਸਲ ਗੱਲ ਤਾਂ ਇਹ ਹੈ ਵੀ ਸਭ ਤੋਂ ਪਹਿਲਾਂ ਜਿਹੜੀ ਗੁਰਮੁਖ ਪਦਵੀ ਦੀ ਸਿੱਖੀ ਦੇ ਪ੍ਰਚਾਰ ਦੀ ਇਹ ਪਦਵੀ ਇਹਨੂੰ ਦੇਣੀ ਸੀ। ਤੁਝ ਤੇ ਪੂਰਬ ਸ਼ਰਨ ਗਹਿਨੀ, ਕਿਉਂਕਿ ਤੇਰੇ ਨਾਲ ਪਹਿਲਾਂ ਇਹਨੇ ਸ਼ਰਨ ਗ੍ਰਹਿਣ ਕੀਤੀ ਹੈ, ਸ਼ਰਨ ਪਕੜੀ ਹੈ। ਉਤੋਂ ਸੰਸਾਰ ਸੂਤ ਇਹ ਦਾਸਾ, ਫਿਰ ਵੀ ਸੰਸਾਰੀ ਮਰਜ਼ਾਦਾ ਕਰਕੇ ਤੇਰੇ ਘਰ ਦਾ ਦਾਸ ਹੈ ਸੀ। ਯਾਂ ਤੇ ਤਵ ਸਤਿਕਾਰ ਰਖਾਸਾ, ਇਸ ਕਰਕੇ ਵੀ ਤੇਰਾ ਆਦਿ ਸਤਿਕਾਰ ਰੱਖਿਆ ਸਾਲ ਸਰਾਏ ਜੌਹਰੀ। ਦੋਹਰਾ ਪੁਨ ਲਗ ਤੇ ਤੁਮਰੀ ਬੈਸ ਹੈ, ਗਈ ਤੇਰੀ ਜਿਹੜੀ ਉਮਰ ਹੈ ਇਹ ਦਾਸ ਨਾਲ ਥੋੜੀ ਜੀ ਘੱਟ ਹੈ। ਸਪਤ ਮਾਸ ਜੁਗ ਸਾਲ, ਤੇਰੀ ਉਮਰ ਕਹਿੰਦੇ ਸਿਰਫ ਦੋ ਸਾਲ ਤੇ ਸੱਤ ਕੁ ਮਹੀਨੇ ਬਾਕੀ ਰਹਿੰਦੀ ਹੈ। ਹਿਰਦਾ ਸੰਤ ਹੈ ਦਾਸ ਕੋ, ਤੇਰਾ ਜਿਹੜਾ ਦਰਕਾ ਦਾਸ ਹੈ ਇਹਦਾ ਹਿਰਦਾ ਕਹਿੰਦੇ ਸਾਧੂਆਂ ਸੰਤਾਂ ਵਾਲਾ। ਮਤ ਸਰਹੀਨ ਵਿਸਾਲ, ਬਹੁਤ ਹੀ ਜਿਹੜੀ ਕੋਈ ਈਰਖਾ ਜੀ ਹੁੰਦੀ ਉਹ ਤੋਂ ਇਹ ਰਹਿਤ ਹੈ। ਚੌਪਈ ਸ੍ਰੀ ਅੰਗਦ ਸੁਣੀਏ ਗਤ ਦੈਨ, ਭਾਈ ਬਾਲਾ ਜੀ ਕਹਿੰਦੇ ਹੇ ਮੁਕਤੀ ਦੇਣ ਵਾਲੇ ਗੁਰੂ ਅੰਗਦ ਸਾਹਿਬ ਅਗਲਾ ਪ੍ਰਸੰਗ ਸੁਣੀਏ। ਮੁਝ ਸੋ ਕਹਿਤ ਭਏ ਪੁਨ ਬੈਨ, ਫਿਰ ਮੇਰੇ ਸਾਥ ਬਚਨ ਕਿਹਾ ਵੀ ਭਾਈ ਬਾਲੇ, ਮਰਦਾਨੇ ਕੋ ਸ਼ੁਦਾ ਸੰਤਾਵੈ, ਆਪਾਂ ਤਾਂ ਇਧਰੇ ਲੱਗੇ ਪਏ ਆ ਮਰਦਾਨੇ ਨੂੰ ਵਿਚਾਰੇ ਨੂੰ ਭੁੱਖ ਤੰਗ ਕਰ ਰਹੀ ਹੈ। ਦੇਹ ਆਹਾਰ ਖਾਏ ਤ੍ਰਿਪਤਾਵੈ, ਤਾਂ ਦੇਹ ਭੋਜਨ ਇਹ ਤਾਂ ਖਾ ਕੇ ਰੱਜੇ ਨਾ, ਮਨ ਬਚਨ ਮੈਂ ਦੀਨ ਆਹਾਰਾ, ਅੰਗਰ ਸਾਹਿਬ ਮੈਂ ਮਹਾਰਾਜ ਦਾ ਬਚਨ ਮੰਗ ਕੇ ਫਿਰ ਭੋਜਨ ਦੇ ਦਿੱਤਾ ਮਰਦਾਨੇ। ਮਧੁਰ ਅਸਨ ਜਿਹ ਸਾਧ ਅਪਾਰਾ, ਕਹਿੰਦੇ ਮੱਠਾ ਸੀ ਥੰਧਿਆਈ ਸੀ ਵੀਦਾ ਬੜਾ ਸਵਾਦ ਸੀ ਸੈਟ ਚੰਗਾ ਸੀ, ਕਰ ਲਾਲਚ ਖਾਵਾ ਮਨ ਪਾਇਓ, ਕਹਿੰਦੇ ਮਨ ਪਾਉਂਦਾ ਕਹਿੰਦੇ ਮਰਦਾਨੇ ਨੇ ਲਾਲਚ ਕਰਕੇ ਖੁੱਲਾ ਹੀ ਗਫਾ ਲਾਇਆ। ਪੂਰ ਉਧਰ ਬਹੁਤ ਤਬ ਤ੍ਰਿਪਤਾਇਓ, ਕਹਿੰਦੇ ਪੇਟ ਮੈਂ ਗਲ ਤੱਕ ਭਰ ਕੇ ਤੇ ਪੂਰਾ ਹੀ ਰੱਜ ਗਿਆ ਨਿਸ਼ਾ ਕਰ ਲਈ। ਸ਼ਾਹ ਬਿਨੇ ਕਰ ਪੰਕਜ ਬਦਨ, ਆਹੋ ਸਵੇਰੇ ਜਿਹੜਾ ਸਾਲਸਰਾਏ ਕਿਉਰੀ ਹੈ ਮਹਾਰਾਜ ਤੇ ਚਰਣਾ ਕਮਲਾਂ ਤੇ ਨਮਸਕਾਰਾਂ ਤੇ ਬੇਨਤੀਆਂ ਕਰ ਰਿਹਾ। ਲੈ ਤਬ ਗਵਨਿਓ ਆਪਣੇ ਸਦਨ, ਫਿਰ ਆਗਿਆ ਲੈ ਕੇ ਆਪਣੇ ਘਰ ਵੱਲ ਨੂੰ ਤਦਾ ਗਿਆ। ਕਿਤਕ ਦਿਵਸ ਤੇ ਨਗਰ ਮਝਾਰਾ, ਗੁਰੂ ਨਾਨਕ ਸਾਹਿਬ ਪਟਨੇ ਵਿੱਚ ਕੁਝ ਕੁ ਦਿਨ ਹੋਰ ਟਿਕੇ ਰਹੇ। ਕੀਨ ਰਹਿਣ ਆਪ ਵਰਗ ਉਦਾਰਾ, ਜਿਹੜਾ ਕੇਵਲ ਮੁਕਤੀ ਨੂੰ ਦੇਣ ਵਾਸਤੇ ਸਤਿਗੁਰੂ ਬਹੁਤ ਹੀ ਸਖੀ ਦਾਤੇ ਹੈ, ਉਹਨਾਂ ਨੇ ਕਿਸ਼ਨੇ ਵਿਸ਼ੰਬਰਪੁਰ ਦੇ ਵਿੱਚ ਕੁਝ ਦਿਨ ਤੱਕ ਹੋਰ ਰਹਿਣਾ ਕੀਤਾ। ਜਿਵੇਂ ਇਸ ਤਰ੍ਹਾਂ ਰਹਿ ਕੇ ਆਪ ਜੀ ਨੇ ਬਚਨ ਵਿਲਾਸ ਕੀਤੇ ਗੌਤਕ ਕੀਤੇ, ਉਹ ਪ੍ਰਸੰਗ ਆਏਗਾ।